ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਦੋਹਰਾ ਮਰਦਨ ਮਨ ਕੀ ਮਲਨ ਕੋ ਨਿਤ ਦਾਸਨ ਅਨੁਕੂਲ ਹਰਨ ਅਮੰਗਲ ਸੁਖ ਕਰਨ ਜੈ ਜੈ ਮੰਗਲ ਮੂਲ ਮਰਦਨ ਮਨ ਕੀ ਮਲਨ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਜੋ ਕਵੀ ਸੰਤੋਖ ਸਿੰਘ ਜੀ ਨੇ ਕਾਵਿ ਦੇ ਨਿਯਮਾਂ ਵਿੱਚ ਤਥਾ ਛੰਦਾਬੰਦੀ ਵਿੱਚ ਸ਼ਰਧਾ ਭਾਵਨਾ ਵਿੱਚ ਲੀਨ ਹੋਇਆ ਸੋਹਣੇ ਢੰਗ ਨਾਲ ਲਿਖਿਆ ਹੈ ਉਸਨੂੰ ਲੜੀਵਾਰ ਰੂਪ ਵਿੱਚ ਹੀ ਪੜ੍ਹ ਰਹੇ ਹਾਂ ਅਤੇ ਪੜ੍ਹ ਸੁਣ ਕੇ ਲਾਹਾ ਹਾਸਲ ਕਰ ਰਹੇ ਹਾਂ। ਕੱਲ੍ਹ ਦੇ ਇਤਿਹਾਸ ਵਿੱਚ ਆਪਾਂ ਪ੍ਰਸੰਗ ਸੁਣਿਆ ਹੀ ਹੈ ਜਿਸ ਤਰ੍ਹਾਂ ਭਾਈ ਮਰਦਾਨਾ ਜੀ ਨੇ ਆਪਣੀ ਧੀ ਦਾ ਵਿਆਹ ਜਾਣ ਕੇ ਸਤਿਗੁਰੂ ਜੀ ਕੋਲ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਨੇ ਜਦੋਂ ਪਹਿਲਾਂ ਆਇਆ ਸੀ ਅਤੇ ਆਗਿਆ ਕੀਤੀ ਵੀ ਤੂੰ ਬੇਦੀਆਂ ਦੀ ਵੰਸ਼ ਦਾ ਮਰਾਸੀ ਹੈ, ਇੱਧਰ ਉੱਧਰ ਨਹੀਂ ਤੈਨੇ ਮੰਗ ਕਰਨੀ, ਕਿਸੇ ਤੋਂ ਕਿਸੇ ਦੇ ਅੱਗੇ ਹੱਥ ਨਹੀਂ ਅੱਡਣਾ ਹੈ। ਸੋ ਆਪ ਜੀ ਨੂੰ ਆਗਿਆ ਨੂੰ ਸਨਮੁਖ ਰੱਖਦਿਆਂ ਮਹਾਰਾਜ ਮੈਂ ਹੋਰ ਕਿਸੇ ਕੋਲੋਂ ਕੁਝ ਨਹੀਂ ਮੰਗਦਾ ਹਾਂ, ਪਰਿਵਾਰ ਦਾ ਗੁਜ਼ਾਰਾ ਸੋਹਣਾ ਹੋ ਜਾਂਦਾ ਹੈ, ਲੜਕੀ ਦਾ ਵਿਆਹ ਹੈ, ਚੋਣਾਂ ਵੀ ਚੰਗੇ ਢੰਗ ਨਾਲ ਹੀ ਹੋ ਜਾਏ। ਸੋ ਮਹਾਰਾਜ ਹੁਣ ਆਪ ਆਪਣੇ ਬਚਨਾਂ ਅਨੁਸਾਰ ਮੈਨੂੰ ਖੁੱਲ੍ਹਾ ਹੀ ਦਿਓ। ਗੁਰੂ ਮਹਾਰਾਜ ਨੇ ਸਾਰੀ ਜਿਹੜੀ ਵਿਵਾਹ ਦੀ ਸਮੱਗਰੀ ਲਿਖਾ ਲਈ ਹੈ, ਭਾਈ ਭਗੀਰ ਸਿੰਘ ਗੁਰਸਿੱਖ ਜੋ ਪਹਿਲਾਂ ਕਾਲੀ ਦੇਵੀ ਦਾ ਉਪਾਸ਼ ਸੀ ਅਤੇ ਗੁਰੂ ਮਹਾਰਾਜ ਦੀ ਚਰਨ ਛਣ ਦੇਵੀ ਦੇ ਕਹਿਣ ਕਰਕੇ ਆਇਆ ਸੀ, ਸਿੱਖ ਸਜਿਆ ਸੀ, ਇਸ ਨੂੰ ਕਿਹਾ ਵੀ ਲਾਹੌਰ ਜਾ, ਉੱਥੋਂ ਚੰਗਾ ਵਧੀਆ ਸਮਾਨ ਮਿਲ ਜਾਏਗਾ, ਇੱਕ ਰਾਤ ਰਹਿਣਾ ਹੈ, ਸਾਰਾ ਸਮਾਨ ਲੈ ਕੇ ਆਉਣਾ ਹੈ। ਇਸ ਨੇ ਕਿਹਾ, ਮਹਾਰਾ ਭਾਈ ਮਰਦਾਨਾ ਨੂੰ ਵੀ ਮੈਂ ਨਾਲ ਲੈ ਜਾਂਦਾ ਹਾਂ। ਅੱਗਿਆ ਲੈ ਕੇ ਦੋਵੇਂ ਚਲੇ ਗਏ। ਲਾਹੌਰ ਸ਼ਹਿਰ ਦੇ ਸਭ ਤੋਂ ਵੱਡਾ ਸ਼ਾਹੂਕਾਰ ਉਸ ਸਮੇਂ ਮਨਸੁਖ ਸ਼ੂਈ ਜੀ ਦਾ ਜ਼ਿਆਦਾ ਵੱਡਾ ਕੰਮਕਾਰ ਸੀ, ਜ਼ਿਆਦਾ ਵਪਾਰ ਸੀ। ਉਹਦੇ ਨਾਲ ਭਾਈ ਭਗੀਰਥ ਨੇ ਗੱਲਬਾਤ ਕੀਤੀ ਵੀ ਆ ਕੁਝ ਮਾਇਆ ਹੈ, ਆ ਵਿਆਹ ਦੀ ਸਮੱਗਰੀ ਦਾ ਕਾਗਜ਼ ਹੈ, ਦੇ ਕੇ ਤੂੰ ਸਾਰਾ ਦੇ ਦੇ ਅਤੇ ਇੱਕ ਰਾਤ ਮੈਂ ਇੱਥੇ ਰਹਾਂਗਾ, ਉਦੋਂ ਬਾਅਦ ਨਹੀਂ। ਉਸਨੇ ਕਿਹਾ ਵੀ ਹੁਣ ਤਾਂ ਸ਼ਾਮ ਪੈ ਗਈ ਹੈ, ਕੱਲ੍ਹ ਨੂੰ ਸਾਜੋ ਸਮਾਨ ਸਾਰਾ ਦੇਖ ਵੇਖ ਕੇ ਦੇ ਦਿੱਤਾ ਜਾਏਗਾ। ਜਦੋਂ ਕਾਗਜ਼ ਪੜ੍ਹਿਆ, ਸਾਰੀਆਂ ਚੀਜ਼ਾਂ ਦੇਖੀਆਂ, ਫਿਰ ਇਹਨੂੰ ਕਿਹਾ ਵੀ ਭਗੀਰਥ, ਬਾਕੀ ਤਾਂ ਸਭ ਕੁਝ ਮਿਲ ਜਾਏਗਾ, ਆਹ ਜਿਹੜਾ ਵਧੀਆ ਚੂੜਾ ਲਿਖਿਆ ਜਿਹੜਾ ਉਹ ਜੜ ਇਹ ਤਾਂ ਵੀ ਬਣਾਉਣਾ ਪੈਣਾ ਹੈ, ਇਹਦੇ ਵਾਸਤੇ ਕੁਝ ਸਮਾਂ ਲੱਗ ਜਾਏਗਾ। ਕਹਿਣ ਲੱਗਿਆ, ਨਹੀਂ ਮੈਂ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ ਹੈ, ਜੇ ਮੈਂ ਰਿਹਾ ਤਾਂ ਮੇਰਾ ਤਾਂ ਜਨਮ ਵਿਰਥਾ ਜਾਊ। ਮਨਸੁਖ ਸ਼ਾਹੂਕਾਰ ਕਹਿਣ ਲੱਗੇ ਵੀ ਇਹ ਕਿਵੇਂ ਕਿ ਰਾਜੇ ਮਹਾਰਾਜੇ ਨੇ ਵੀ ਘੱਲਿਆ ਹੋਵੇ, ਉਹ ਵੀ ਆਉਣੀ ਕਹਿੰਦਾ ਹੁੰਦਾ, ਤੂੰ ਕਿਵੇਂ ਕਹਿ ਰਿਹਾ ਵੀ ਜੇ ਦੂਜੀ ਰਾਤ ਰਹਿ ਗਿਆ ਜਨਮ ਵਿਰਥਾ ਜਾਊ। ਕਹਿਣ ਲੱਗਿਆ, ਜਿਹੜੇ ਮੇਰੇ ਸਤਿਗੁਰੂ ਹੈ ਪੂਰੇ ਹੈ, ਜੋ ਉਹਨਾਂ ਨੇ ਬਚਨ ਕੀਤਾ ਮੈਨੇ ਮੰਨਣਾ ਹੈ, ਜੇ ਨਾ ਮੰਨਿਆ ਤਾਂ ਫਿਰ ਜਨਮ ਵਿਰਥਾ ਜਾਊ ਨਹੀਂ। ਕਹਿਣ ਲੱਗਿਆ, ਨਹੀਂ ਬਥੇਰੇ ਸਾਧੂ ਸੰਤ ਮੈਂ ਡੰਬੀ ਪਖੰਡੀ ਦੇਖੇ, ਕਹਿੰਦੇ ਕੁਛ ਹੈ ਕਰਦੇ ਕੁਛ ਹੈ, ਤਾਂ ਮੈਨੂੰ ਤਾਂ ਅੱਜ ਤੱਕ ਪੂਰਾ ਕੋਈ ਦਿਸਿਆ ਨਹੀਂ ਹੈ। ਕਹਿਣ ਲੱਗਿਆ, ਨਹੀਂ ਜਿਹੜੇ ਮੇਰੇ ਗੁਰੂ ਨਾਨਕ ਸਾਹਿਬ ਪੂਰੇ ਹੈ, ਉਹ ਨਾ ਵਰਗਾ ਨਾ ਕੋਈ ਪਿੱਛੇ ਹੋਇਆ, ਨਾ ਅੱਗੇ ਨੂੰ ਹੋਣਾ ਹੈ, ਨਾ ਹੁਣ ਹੈ, ਬਸ ਉਹ ਆਪ ਹੀ ਹੈ ਮਹਾਨ। ਸਿਵ ਸੁਣ ਕੇ ਕਹਿਣ ਲੱਗਾ ਵੀ ਜਿਹਨਾਂ ਦਰਸ਼ਨ ਕੀਤੇ, ਬਚਨ ਬਿਲਾਸ ਕੀਤੇ, ਉਹਨਾਂ ਦੀ ਸ਼ਕਤੀ ਤਾਕਤ ਨੂੰ ਪਰਖਿਆ ਬਿਨਾ ਮੈਂ ਤਾਂ ਨਹੀਂ ਮੰਨਦਾ। ਕਹਿਣ ਲੱਗਾ ਵੀ ਸਮੁੰਦਰ ਕੋਲ ਕੋਈ ਪਾਣੀ ਦੇ ਕਣਕਿਆਂ ਦੀ ਬੂੰਦਾਂ ਦੀ ਘਾਟ ਹੁੰਦੀ ਹੈ, ਜਿਵੇਂ ਮਰਜ਼ੀ, ਉਹਨਾਂ ਦੀ ਕਲਾ ਸ਼ਕਤੀ ਪਰਖ ਲੈ, ਉਹ ਸਮਰੱਥ ਹੈ। ਕਹਿਣ ਲੱਗਿਆ ਵੀ ਇੱਕ ਮੇਰੇ ਘਰੇ ਚੂੜਾ ਪਿਆ, ਬਹੁਤ ਵਧੀਆ, ਵੇਚਣਾ ਤਾਂ ਮੈਂ ਹੈ ਨਹੀਂ, ਜੇ ਵੀ ਤੇਰੇ ਪੂਰੇ ਸਤਿਗੁਰੂ, ਮੈਂ ਜਦੋਂ ਪ੍ਰਤਾਵਾ ਲਿਆ ਸ਼ਕਤੀਆਂ ਵਿੱਚ ਪੂਰੇ ਦਿਸੇ, ਅਤੇ ਮੈਂ ਫਿਰ ਭੇਟਾ ਹੋ ਜਾਂਦਾ, ਇਹ ਚੂੜਾ ਦੇ ਦਿਆਂਗਾ, ਉਹ ਜਿੰਨੀ ਮੈਂ ਵੇਚਣਾ। ਕਹਿਣ ਲੱਗਿਆ ਵੀ ਇਹ ਤੇਰੀ ਮਰਜ਼ੀ, ਉੱਧਰ ਕੋਈ ਘਾਟ ਨਹੀਂ। ਅਗਲੇ ਦਿਨ ਸਾਰਾ ਸਾਜੋ ਸਮਾਨ ਖਰੀਦ ਕੇ ਅਤੇ ਰਸਤੇ ਪੈ ਗਏ, ਨਾਲ ਹੀ ਮਨਸੁਖ ਸ਼ਾਹੂਕਾਰ ਨੂੰ ਲੈ ਲਿਆ। ਰਸਤੇ ਵਿੱਚ ਆਉਂਦਾ ਆਉਂਦਾ ਭਾਈ ਭਗੀਰਥ ਨੂੰ ਕਹਿੰਦਾ ਵੀ ਜੇ ਸਤਿਗੁਰੂ ਮੇਰਾ ਨਾਂ ਲੈ ਕੇ ਬੁਲਾਉਣਾ, ਫਿਰ ਮੈਂ ਜਾਣਾਂਗਾ ਵੀ ਹਾਂ ਇਹ ਅੰਤਰਜਾਮੀ ਹੈ, ਦਿਲਾਂ ਦੀਆਂ ਜਾਣਦੇ ਹੈ, ਫਿਰ ਤਾਂ ਇਹਨਾਂ ਦਾ ਹੀ ਮੈਂ ਬਣ ਜਾਵਾਂਗਾ ਪੱਕਾ। ਜਦੋਂ ਆਇਆ ਹਜ਼ੂਰੀ ਵਿੱਚ, ਮਹਾਰਾਜ ਨੇ ਭਾਈ ਭਗੀਰਥ ਨੂੰ ਕਿਹਾ ਵੀ ਜਿਹੜੇ ਸਾਧੂ ਸੰਤ ਹੈ ਉਹ ਬੜੇ ਵੀ ਬਾਵਨ ਚੰਦਨ ਵਰਗੇ ਪਰਉਪਕਾਰੀ ਹੁੰਦੇ ਆ, ਜਿਵੇਂ ਬਾਵਨ ਚੰਦਨ ਆਪਣੇ ਵਰਗਾ ਹੀ ਸੁਗੰਧੀ ਦੇ ਕੇ ਉਹਨੂੰ ਬਾਵਨ ਚੰਦਨ ਵਰਗਾ ਸੁਖਸ਼ੋਈ ਵਾਲਾ ਬਣਾ ਲੈਂਦਾ ਦਰਖਤ ਨੂੰ, ਕਿਉਂਕਿ ਤੂੰ ਆ ਜਿਹੜਾ ਨਾਲ ਲਿਆਂਦਾ ਹੈ ਨਾ, ਪਹਿਲਾਂ ਤਾਂ ਨਾ ਇਹਦਾ ਮਨ ਸੁੱਖ ਐਵੇਂ ਕੱਚਾ ਪਿੱਲਾ ਜਿਹਾ ਹੀ ਸੀ, ਹੁਣ ਆਪਣੇ ਨਾਮ ਨੂੰ ਇਹ ਸੱਚਾ ਕਰਨ ਵਾਸਤੇ ਚਾਹੁੰਦਾ ਹੈ, ਤੂੰ ਵੀ ਇਹਦੇ 'ਤੇ ਪਰਉਪਕਾਰ ਕਰ ਰਿਹਾ। ਜਦੋਂ ਆਪਣਾ ਨਾਮ ਮਹਾਰਾਜ ਦੇ ਮੁੱਖ ਤੋਂ ਸੁਣ ਲਿਆ, ਫਿਰ ਜਾਣ ਗਿਆ ਵੀ ਮਹਾਰਾਜ ਅੰਤਰਜਾਮੀ ਹੈ, ਕਲਾ ਵਾਲੇ ਚਰਨੀ ਟਹਿ ਪਿਆ। ਕਹਿਣ ਲੱਗਿਆ, ਮਹਾਰਾਜ ਸਭ ਉਪਦੇਸ਼ ਦਿਓ, ਜਿਸ ਕਰਕੇ ਮੋਹ ਮਮਤਾ ਦੇ ਬੰਧਨ ਹੋ, ਮੈਂ ਹੰਕਾਰ ਮੇਰਾ ਤੇਰਾ ਖਤਮ ਹੋ ਜਾਣ। ਇਹ ਗੁਰੂ ਮਹਾਰਾਜ ਨੇ ਅਧਿਕਾਰੀ ਜਾਣ ਕੇ ਇਸ ਨੂੰ ਉਪਦੇਸ਼ ਦੇ ਦਿੱਤਾ, ਕਮਾਈ ਕਰਨ ਤੋਂ ਉਹ ਵਿਦਿਆ ਗਿਆਨ ਤਾਂ ਨਾਸ ਹੋ ਗਈ, ਗਿਆਨ ਦਾ ਪ੍ਰਕਾਸ਼ ਹੋ ਗਿਆ, ਉਹ ਇਹ ਮਹਾਨ ਤੋਂ ਮਹਾਨ ਬਣ ਗਿਆ। ਫਿਰ ਜਦੋਂ ਜੀ ਕਰਦਾ ਲਾਹੌਰ ਚਲਿਆ ਜਾਂਦਾ, ਇੱਕ ਇੱਕ ਦੋ ਮਹੀਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਰਹਿ ਜਾਂਦਾ, ਸੰਗਤ ਕਰਦਾ, ਲਾਹਾ ਲੈਂਦਾ ਹੈ, ਇੱਧਰ ਮਰਦਾਨਾ ਸਾਰਾ ਕੁਛ ਲੈ ਲੂ ਕੇ ਆਪਣੇ ਘਰ ਵੱਲ ਪਰਤ ਗਿਆ। ਸੋਹਣੇ ਢੰਗ ਨਾਲ ਆਪਣੀ ਲੜਕੀ ਦਾ ਧੀ ਦਾ ਵਿਆਹ ਕੀਤਾ, ਸਾਰੇ ਨਗਰ ਵਿੱਚ ਮਹਾਰਾਜ ਦੀ ਮਹਿਮਾ ਕਰਨ ਲੱਗਿਆ ਵੀ ਉਹਨਾਂ ਵਰਗਾ ਕੋਈ ਨਹੀਂ ਹੋ ਸਕਦਾ ਹੈ। ਦੇਖ ਲਓ ਇਕੱਲਿਆਂ ਨਹੀਂ ਆ, ਸਾਰਾ ਕੁਛ ਸਾਜੋ ਸਮਾਨ ਲੈ ਦਿੱਤਾ ਹੈ, ਚੂੜਾ ਕਿਹੋ ਜਿਹਾ ਵਧੀਆ ਹੈ, ਹੋਰ ਸਾਰਾ ਕੁਛ ਹੈ। ਰਾਏ ਭੋਏ ਦੀ ਤਲਵੰਡੀ ਵਿੱਚ ਮਹਾਰਾਜ ਦੀ ਮਹਿਮਾ ਫੈਲ ਰਹੀ ਹੈ। ਇਤਾਦਕ ਜਿਹੜਾ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸੁਣਿਆ ਸੀ, ਅੱਜ ਮੈਂ ਅੱਗੇ ਆ ਰਿਹਾ, ਆਪਾਂ ਰਲ ਮਿਲ ਕੇ ਸੁਣੀਏ ਜੀ। ਮਰਦਨ ਮਨ ਕੀ ਮਲਨ ਕੋ, ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਕਵੀ ਮਹਿਮਾ ਕਰ ਰਿਹਾ। ਇੱਕ ਐਸੇ ਚਰਨ ਹਨ ਗੁਰੂ ਨਾਨਕ ਸਾਹਿਬ ਜੀ ਦੇ, ਜਿਹੜੀ ਮਨ ਦੀ ਮਲੀਨਤਾ ਹੀ ਹੈ, ਮਨ ਦੀ ਪਾਪਾਂ ਦੀ ਮੈਲ ਹੈ। ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਹਿੰਦੇ ਮਲ ਦੇਣ ਵਾਲੇ ਹਨ, ਲਾ ਦੇਣ ਵਾਲੇ ਹਨ, ਨਿਤ ਦਾਸਨ ਅਨੁਕੂਲ। ਮਹਾਰਾਜ ਦੇ ਜਿਹੜੇ ਚਰਨ ਹੈ ਹਮੇਸ਼ਾ ਆਪਣੇ ਦਾਸਾਂ ਦੇ ਅਨੁਕੂਲ ਹਨ, ਦਾਸਾਂ ਦੇ ਉੱਪਰ ਦਿਆਲੂ ਕਿਰਪਾਲੂ ਰਹਿਣ ਵਾਲੇ ਹਨ। ਹਰਨ ਅਮੰਗਲ ਸੁਖ ਕਰਨ, ਗੁਰੂ ਨਾਨਕ ਸਾਹਿਬ ਦੇ ਜਿਹੜੇ ਚਰਨ ਹੈ ਉਹ ਦਾਸਾਂ ਦੇ ਜਿਹੜੇ ਮੰਗਲ ਹਨ, ਗਮੀਆਂ ਸ਼ੋਕ ਹਨ, ਉਹਨਾਂ ਨੂੰ ਨਾਸ ਕਰਨ ਵਾਲੇ ਤੇ ਸੁਖ ਕਰਨ ਵਾਲੇ ਹਨ। ਜੈ ਜੈ ਮੰਗਲ ਮੂਲ, ਗੁਰੂ ਨਾਨਕ ਸਾਹਿਬ ਦੇ ਜਿਹੜੇ ਚਰਨ ਹੈ ਸਾਰੇ ਮੰਗਲਾਂ ਦਾ, ਖੁਸ਼ੀਆਂ ਦਾ ਤਾਂ ਮੂਲ ਹੈ, ਮੁੱਢ ਹੈ। ਇਸ ਕਰਕੇ ਐਸੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਜੈ ਹੋਵੇ, ਜੈ ਹੋਵੇ। ਸ੍ਰੀ ਬਾਲਾ ਸੰਦੁਰ ਵਾਚ, ਸਵਈਆ ਮੋਦੀ ਕੀ ਕ੍ਰਿਤ ਵਿਸਾਲ ਚੱਲੈ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਤਥਾ ਸਰੋਤੇ ਜਨੋ, ਮੋਦੀ ਖਾਨੇ ਦਾ ਜਿਹੜਾ ਕੰਮ ਹੈ ਬੜਾ ਹੁਣ ਤਕੜੇ ਹੀ ਚੱਲਦਾ ਹੈ। ਬਹੁ ਕਾਲ ਯਹੀ ਵਿਧ ਔਰ ਚਲਾਈ, ਬਹੁਤਾ ਸਮਾਂ ਤੱਕ ਇਸੇ ਵਿਧੀ ਨਾਲ ਹੋਰੇ ਮੋਦੀ ਖੰਮ ਦੇ ਕੰਮ ਨੂੰ ਚਲਾਇਆ ਤਕੜੇ ਹੋ ਕੇ। ਬਾਲਾ ਰਹੇ ਨਿਜ ਸੰਗ ਸਦਾ, ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਹੇ ਗੁਰਸਿੱਖੋ, ਹੇ ਸਰੋਤਾ ਜਨੋ, ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਬਾਲਾ ਜੀ ਵੀ ਹਮੇਸ਼ਾ ਉਹ ਹਰ ਸਾਹਿਬ ਉੱਪਰ ਨਾਲ ਹੀ ਰਹਿੰਦੇ ਹਨ। ਉਚਰਿਓ ਇਤਿਹਾਸ ਕੋ ਜਾਹੇ ਬਨਾਈ, ਭਾਈ ਬਾਲਾ ਨੇ ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਕਰਨ ਤੋਂ ਖਡੂਰ ਸਾਹਿਬ ਵਿਖੇ ਇਹ ਗੁਰੂ ਨਾਨਕ ਸਾਹਿਬ ਜੀ ਦਾ ਬਣਾ ਸਵਾਰ ਕੇ ਸਾਰਾ ਇਤਿਹਾਸ ਜਿਹੜਾ ਹੈ ਉਹ ਉਚਾਰਨ ਕੀਤਾ ਹੈ, ਸੁਣਾਇਆ ਹੈ। ਆਪਨ ਪੈ ਤਕਰੀ ਕਰ ਮੈਂ, ਆਪਨ ਕੀ ਹੱਟ ਦੇ ਉੱਪਰ ਆਪਣੇ ਹੱਥਾਂ ਵਿੱਚ ਉਹ ਤਕੜੀ ਜੀ ਲੈ ਕੇ, ਵੱਤ ਤੋਲਤ ਦੇਤ ਜਹੋਤ ਸਵਾਈ, ਵਸਤੂ ਤੋਲ ਤੋਲ ਕੇ ਦਿੰਦੇ ਹਨ ਜਿਵੇਂ ਤੋਲਦੇ ਹੈ, ਉਹ ਕਹਿੰਦੇ ਸਵਾਈ ਹੁੰਦੀ ਹੈ, ਬਹੁਤੀ ਹੁੰਦੀ ਹੈ, ਜ਼ਿਆਦਾ ਹੀ ਤੋਲ ਕੇ ਦਿੰਦੇ ਹਨ। ਕੋਮਲ ਬੋਲਤ ਬੋਲ ਅਮੋਲਕ, ਜਿਹੜੇ ਬੋਲ ਬੜੇ ਅਮੋਲਕ ਹੈ ਤੇ ਬੜੇ ਕੋਮਲ ਬੋਲਦੇ ਹਨ ਮੁੱਖ ਤੋਂ। ਲੌਕਿਕ ਰੀਤ ਸਭੈ ਹਰ ਖਾਈ, ਲੋਕਾਂ ਵਾਲੀ ਰੀਤੀ ਹੈ, ਸਾਰੀਆਂ ਮਾਰਾ ਕਰ ਕਰਕੇ ਖੁਸ਼ ਹੁੰਦੇ ਹੈ, ਸਾਰਿਆਂ ਨੂੰ ਖੁਸ਼ ਕਰਦੇ ਲੌਕਿਕ ਰੀਤੀ ਕਰ ਕਰਕੇ। ਸੋਰਠਾ ਰਾਜਹਿ ਬੈਸ ਦੁਕਾਨ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਜਿਹੜਾ ਦੁਕਾਨ ਹੈ ਉਹਦੇ 'ਤੇ ਬੈਠ ਕੇ ਰਾਜਦੇ ਕੀਏ ਸੋਭਦੇ ਹਨ, ਸਜਦੇ ਹਨ। ਗਿਆਨ ਵਾਸ ਜਿਵ ਭਗਤ ਮੈਂ, ਕਵੀ ਜੀ ਕਹਿੰਦੇ ਜਿਵੇਂ ਗਿਆਨ ਦਾ ਜਿਹੜਾ ਵਾਸਾ ਭਗਤੀ ਵਿੱਚ ਹੈ, ਉਹ ਗਿਆਨ ਰੂਪ ਗੁਰੂ ਨਾਨਕ ਸਾਹਿਬ ਹੈ, ਉਹ ਜਿਹੜੀ ਹੱਟ ਹੈ ਉਹ ਭਗਤੀ ਹੈ, ਭਗਤੀ ਰੂਪੀ ਹੱਟ ਦੇ ਜਿਵੇਂ ਗਿਆਨ ਦਾ ਵਾਸਾ ਹੁੰਦਾ, ਗੁਰੂ ਨਾਨਕ ਸਾਹਿਬ ਜੀ ਹੈ ਜਿਹੜੀ ਦੁਕਾਨ ਮੱਦੀ ਖਾਨਾ ਇਹਦੇ ਵਿੱਚ ਸਜਦੇ ਹਨ। ਕੀਰਤ ਜਾਨ ਸਮਾਨ ਆਪ ਜੀ ਦੀ ਜਿਹੜੀ ਕੀਰਤੀ ਹੈ ਮਹਿਮਾ ਵਡਿਆਈ ਹੈ ਚੰਦਰਮਾ ਦੀ ਚਾਨੀ ਦੇ ਸਮਾਨ ਬਰਾਬਰ ਹੈ। ਪਰਮ ਪਾਵਨੀ ਜਗਤ ਮੈਂ ਬੜੀ ਪਵਿੱਤਰ ਜਿਹੜੀ ਕੀਰਤੀ ਵਡਿਆਈ ਸੰਸਾਰ ਦੇ ਵਿੱਚ ਹੋ ਰਹੀ ਹੈ। ਸਵਈਆ ਭੇਦ ਕੋ ਜਾਣੈ ਮਾਨਵ ਜੇ ਜਿਹੜੇ ਕੋਈ ਮਨੁੱਖ ਗੁਰੂ ਨਾਨਕ ਸਾਹਿਬ ਦਾ ਭੇਦ ਜਾਣਦੇ ਹਨ ਕਿ ਇਹ ਮਹਾਨ ਹਨ। ਕਰ ਸੰਗਤ ਕੋਮਲ ਬੋਲ ਸੁਨੇ ਹੈ ਮਹਾਰਾਜ ਦੀ ਸੰਗਤ ਕਰਦੇ ਹੈ ਮੁੱਖ ਤੋਂ ਜਿਹੜੇ ਕੋਈ ਕੋਮਲ ਬਚਨ ਹੈ ਉਹ ਧਿਆਨ ਦੇ ਕੇ ਸੁਣਦੇ ਹਨ। ਲੋਚਨ ਗੋਚਰ ਸੋਚ ਵਿਮੋਚਨ ਸੋਚਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਮਿੱਤਰਾਂ ਦੇ ਸਾਹਮਣੇ ਰੂਪ ਬਿਲੋਕਤ ਧਨ ਮਨੈ ਹੈ ਉਹਨਾਂ ਦਾ ਸੋਹਣਾ ਰੂਪ ਨੇਤਰਾਂ ਦੇ ਸਾਹਮਣੇ ਵੇਖ ਵੇਖ ਕੇ ਆਪਣੇ ਆਪ ਨੂੰ ਧੰਤਾ ਯੋਗ ਮੰਨਦੇ ਹਨ। ਸ੍ਰੀ ਮੁਖ ਕੋ ਲਖ ਕੈ ਅਧਿਕਾਰ ਭਲੇ ਇੱਧਰ ਗੁਰੂ ਮਹਾਰਾਜ ਜੀ ਚੰਗੀ ਤਰ੍ਹਾਂ ਅਧਿਕਾਰੀ ਜਾਣ ਕੇ ਭਗਤੀ ਪੁੰਨ ਗਿਆਨ ਭਨੈ ਹੈ ਹਾਂ ਕਹਿੰਦੇ ਚੰਗੀ ਤਰ੍ਹਾਂ ਭਗਤੀ ਦੇ ਅਤੇ ਗਿਆਨ ਦੇ ਜਿਹੜੇ ਕੋਈ ਵਚਨ ਹੈ ਅਧਿਕਾਰੀ ਜਾਣ ਕੇ ਉਹਨੂੰ ਕਥਨ ਕਰਦੇ ਹਨ ਦਿੰਦੇ ਹਨ। ਕਿਉਂ ਨਾ ਕਹੋ ਤਿੰਨ ਗਿਆਤ ਗਿਆਨ ਹੋਵੇ ਕਵੀ ਜੀ ਕਹਿੰਦੇ ਉਹਨਾਂ ਅਧਿਕਾਰੀਆਂ ਨੂੰ ਦੱਸੋ ਵੀ ਕਿਉਂ ਨਾ ਭਲਾ ਬ੍ਰਹਮ ਗਿਆਨ ਹੋਵੇ ਜਗਤੇ ਸੁਰ ਕੋ ਗੁਰ ਜਾਨ ਬਣੇ ਹੈ ਇਹਨਾਂ ਦਾ ਕਹਿੰਦੇ ਜਗਤ ਦਾ ਮਾਲਕ ਗੁਰੂ ਬਣ ਜਾਵੇ ਪਰਮੇਸ਼ਰੀ ਗੁਰੂ ਬਣ ਕੇ ਉਪਦੇਸ਼ ਦੇ ਉਹਨਾਂ ਨੂੰ ਭਲਾ ਕਿਉਂ ਨਾ ਗਿਆਨ ਹੋਵੇ। ਸੁਲਤਾਨਪੁਰੇ ਮਹਿਕੇਤਿਕ ਮਾਨਵ ਸੁਲਤਾਨਪੁਰ ਸਾਹਿਬ ਦੇ ਵਿੱਚ ਕੁਝ ਕੁ ਜਿਹੜੇ ਮਨੁੱਖ ਹਨ ਗਿਆਨ ਸੰਪੰਨ ਭਏ ਸੁਖ ਪਾਈ ਗੁਰੂ ਮਹਾਰਾਜ ਦੇ ਬਚਨ ਸੁਣ ਕੇ ਉਪਦੇਸ਼ ਲੈ ਕੇ ਕਹਿੰਦੇ ਗਿਆਨ ਦੇ ਸਹਿਤ ਹੋ ਗਏ ਅਤੇ ਸੁਖ ਪਾ ਰਹੇ ਹਨ। ਉਨਤ ਨਿੰਦ ਤਜੀ ਸਮਤਾ ਸਰਸੀ ਐਸੀ ਉਹਨਾਂ ਦੀ ਗਿਆਨਵਾਨ ਹੋਣ ਕਰਕੇ ਅਵਸਥਾ ਹੋ ਗਈ ਉਹਨਾਂ ਨੇ ਐਵੇਂ ਨਿੰਦਿਆ ਕਰਨੀ ਐਵੇਂ ਕੁਸਤੀ ਜੀ ਕਰੀ ਜਾਣੀ ਛੱਡ ਦਿੱਤੀ ਹੈ ਤੇ ਜਿਹੜੀ ਸਮਾਨ ਦ੍ਰਿਸ਼ਟੀ ਉਹਨਾਂ ਨੇ ਧਾਰਨ ਕਰ ਲਈ ਲਰਜੀ ਅਵੇਕ ਕੀ ਫੌਜ ਭਜਾਈ ਗਿਆਨ ਦੀ ਜਿਹੜੀ ਫੌਜ ਹੈ ਕਹਿੰਦੇ ਕੰਬਾ ਕੇ ਤਮਗਾ ਕੇ ਉਹਨਾਂ ਨੇ ਭਜਾ ਦਿੱਤੀ ਆਪਣੇ ਕੋਲੋਂ ਕਲ ਕਾਲ ਕਰਾਲ ਵਿਸਾਲ ਵਿਖੇ ਕਲਯੁਗ ਦਾ ਸਮਾਂ ਬਿਕਲਾਰ ਕੀ ਭਿਆਨਕ ਹੈ ਬਹੁਤ ਉਸਦੇ ਵਿਚਕਾਰ ਕਿਰਪਾਲ ਗੁਰੂ ਜਨ ਲੀਨ ਬਚਾਈ ਜਾਲੂ ਕਿਰਪਾਲੂ ਸਤਿਗੁਰੂ ਜੀ ਨੇ ਆਪਣੇ ਦਾਸਾਂ ਨੂੰ ਬਚਾ ਲਿਆ ਹੈ। ਭਵ ਡਿੰਬ ਵੱਡੇ ਪਰ ਚੰਡ ਪਏ ਸੰਸਾਰ ਦੇ ਵਿੱਚ ਜਿਹੜੇ ਕਹਿੰਦੇ ਪਖੰਡੀ ਲੋਕ ਹੈ ਬੜੇ ਕਹਿੰਦੇ ਪਖੰਡ ਬਣ ਵਾਲੇ ਤਿੱਖੇ ਤਰਾਰੇ ਹੋ ਰਹੇ ਹੈ ਬਹੁਤੇ ਹੋ ਰਹੇ ਹੈ। ਤਿੰਨ ਖੰਡਨ ਕੋ ਮਨ ਲਾਲਸ ਆਈ ਉਹ ਪਖੰਡ ਨੂੰ ਟੁੱਟੇ ਟੁੱਟੇ ਕਰਨ ਵਾਸਤੇ ਮਨ ਦੇ ਵਿੱਚ ਮਹਾਰਾਜ ਇੱਕ ਦਿਨ ਕਹਿੰਦੇ ਇੱਛਾ ਜੀ ਹੋ ਆਈ ਹੈ। ਭਾਵ ਲਾਵਨ ਗਿਆਨ ਤਰੋਵਰ ਕੋ ਸੰਸਾਰ ਦੇ ਵਿੱਚ ਜਿਹੜਾ ਗਿਆਨ ਹੈ ਇਹ ਬਿਰਸ਼ ਲਾਉਣ ਵਾਸਤੇ ਬਰ ਬਾਤ ਭਲੀ ਔਰ ਬੀਚ ਵਿਚਾਰੀ ਆਪ ਜੀ ਨੇ ਸ੍ਰੇਸ਼ਟ ਜਿਹੜੀ ਗੱਲਬਾਤ ਹੈ ਬੜੀ ਚੰਗੀ ਤਰ੍ਹਾਂ ਇੱਕ ਦਿਨ ਹਿਰਦੇ ਵਿੱਚ ਸੋਚੀ ਵਿਚਾਰੀ ਵੀ ਗਿਆਨ ਦਾ ਦਰਖਤ ਲਾਈਏ ਸੰਸਾਰ ਦੇ ਵਿੱਚ ਮਨ ਨੀਵ ਕੁਬੀਜਨ ਪ੍ਰੇਮ ਸੁਨੇਮ ਵਧਨ ਕਹਿੰਦੇ ਜਿਹੜਾ ਮਨ ਨੂੰ ਨੀਵਾ ਰੱਖੇ ਰੱਖਣਾ ਹੈ ਇਹ ਚੰਗੀ ਸੋਹਣੀ ਧਰਤੀ ਹੈ ਜਿਹੜਾ ਇਸ ਤਰ੍ਹਾਂ ਪ੍ਰੇਮ ਹੈ ਇਹੀ ਕਹਿੰਦੇ ਧਰਤੀ ਵਿੱਚ ਬੀਜ ਬੀਜਣਾ ਹੈ ਸੋਨੇਮ ਵਧੈ ਜਿਹੜਾ ਨਿਯਮ ਦੇ ਸਹਿਤ ਰਹਿਣਾ ਹੈ ਇਹੀ ਬਦਲਾ ਫੁੱਲਣਾ ਹੈ। ਭਗਤੀ ਤੁਕ ਮੂਲ ਦਿਆਰੀ ਜਿਹੜੀ ਕੋਈ ਭਗਤੀ ਕਰਨੀ ਇਹੀ ਕਹਿੰਦੇ ਤੁਕ ਛਿੱਲ ਹੈ ਤੇ ਜਿਹੜੀ ਦਿਆਲਤਾ ਹੈ ਦਿਆਲੂਪਣਾ ਹੈ ਇਹੀ ਉਹਦਾ ਮੂਲ ਹੈ ਜੜ ਹੈ ਮੁੱਢ ਹੈ। ਸਮਤਾ ਅਲ ਬਾਲ ਕਲਾਲ ਸਤੰ ਜਿਹੜੀ ਸਮਾਨ ਦ੍ਰਿਸ਼ਟੀ ਹੈ ਇਹੀ ਕਹਿੰਦੇ ਗਿਆਨ ਰੂਪ ਦਰਖਤ ਦੀ ਅਲਬਾਲ ਹੈ ਚਾਰ ਚੁਫੇਰੇ ਖਾਲੀ ਜੀ ਕੱਢੀ ਹੈ ਦੌਰ ਜਿਹਾ ਬਣਾਇਆ ਹੋਇਆ ਅਤੇ ਕਲਾਲ ਸਤੰ ਜਿਹੜਾ ਸੱਤ ਹੈ ਸਤਪੁਰਤ ਅੱਗੇ ਹੋਣਾ ਇਹੀ ਸੋਹਣਾ ਪਾਣੀ ਉਸ ਵਿੱਚ ਸੁਚ ਸੀਚਨ ਕੈ ਧ੍ਰਿਤ ਜਾ ਰਖਵਾਰੀ, ਜਿਹੜੀ ਪਵਿੱਤਰਤਾਈ ਸੁਚਮਤਾਈ ਰੱਖਣੀ ਹੈ, ਪਾਣੀ ਦਾ ਸਿੰਜਣਾ ਹੈ, ਜਿਹੜੀ ਧੀਰਜ ਰੱਖਣੀ ਹੈ, ਇਹੀ ਇਹ ਦਰਖਤ ਦੀ ਰੱਖਿਆ ਕਰਨੀ ਹੈ। ਧਰਮ ਅੰਕੁਰ ਸੰਕੁਲ ਕਰਮ ਦਲੰ, ਜਿਹੜਾ ਧਰਮ ਹੈ ਇਹੀ ਅੰਕੁਰ ਫੁੱਟਣਾ ਹੈ। ਇਸੇ ਤਰ੍ਹਾਂ ਜਿਹੜੇ ਕੋਈ ਜਿਹੜੇ ਕਰਮ ਇਕੱਠੇ ਕਰਨੇ, ਸ਼ੋ ਕਰਮ ਕਰਨੇ ਹਨ, ਇਹੀ ਮਾਨੋ ਇਹ ਦਰਖਤ ਦੇ ਤਕ ਪੱਤਰੇ ਹਨ। ਜਿਹ ਸਾਖ ਵੱਡੀ ਸੁਮਤੀ ਰਖਵਾਰੀ, ਜਿਹੜੀ ਸ੍ਰੇਸ਼ਟ ਮਤੀ ਇਹੀ ਕਹਿੰਦੇ ਸੁਖ ਵਾਲੀ ਇੱਕ ਟਾਣੀਆਂ ਵਧ ਰਹੀਆਂ ਹਨ। ਹਰ ਨਾਮ ਅਪਾਰ ਹੀ ਫੂਲ ਲੱਗੇ, ਵਾਹਿਗੁਰੂ ਦੇ ਬੇਅੰਤ ਜਿਹੜੇ ਨਾਮ ਹੈ, ਮਨੋਂ ਬਹੁਤੇ ਫੁੱਲ ਲੱਗੇ ਗਿਆਨ ਰੂਪੀ ਦਰਖਤ ਨੂੰ। ਨਿਜ ਰੂਪ ਪਛਾਣ ਫਲਿਓ ਫਲ ਭਾਰੀ, ਜਿਹੜਾ ਆਪਣੇ ਸਵੈ ਸਰੂਪ ਨੂੰ ਪਛਾਣ ਲੈਣਾ, ਇਹ ਭਾਰੀ ਫਲਾਂ ਦੇ ਨਾਲ ਗਿਆਨ ਰੂਪੀ ਦਰਖਤ ਫਲਿਆ ਹੋਇਆ ਮਨ। ਰਸ ਪੂਰਨ ਹੈ ਸੁਖ ਆਤਪ ਮ੍ਰਿਤੂ, ਜਿਹੜਾ ਕਹਿੰਦੇ ਇਹ ਪੂਰਨ ਸੁਖ ਹੈ ਪ੍ਰਾਪਤ ਹੋਣਾ, ਇਹੀ ਰਸ ਹੈ ਫਲ ਵਿੱਚ, ਤੇ ਜਿਹੜੀ ਧੁੱਪ ਰੂਪੀ ਮੌਤ ਹੈ। ਅੰਮ੍ਰਿਤ ਕੀ ਛਾਂ ਟਰੈ ਨਹਿ ਟਾਰੀ, ਇਸ ਤਰ੍ਹਾਂ ਕਹਿੰਦੇ ਜਿਹੜੀ ਮੌਤ ਰੂਪੀ ਧੁੱਪ ਹੈ, ਉਹ ਤੋਂ ਬਚਾਉਣ ਬਚਣ ਵਾਸਤੇ ਇਸ ਜਿਹੜੀ ਕਹਿੰਦੇ ਮੁਕਤੂ ਰੂਪੀ ਛਾਇਆ ਹੈ, ਇਸ ਗਿਆਨ ਰੂਪੀ ਦਰਖਤ ਦੀ ਜੋ ਟਾਲਿਆ ਹੋਇਆ, ਟਾਲੀ ਨਹੀਂ ਜਾਂਦੀ, ਦੂਰ ਕੀਤੀਆਂ ਦੂਰ ਨਹੀਂ, ਹਮੇਸ਼ਾ ਰਹਿੰਦੀ ਹੈ ਮੁਕਤੀ ਰੂਪੀ ਛਾਂ। ਪਸ ਮੋਹ ਚਰੈ ਨਹਿ ਯਾ ਬਿਦ ਸੋ, ਇਹੋ ਜਿਹਾ ਜਿਹੜਾ ਗਿਆਨ ਰੂਪੀ ਦਰਖਤ ਹੈ ਤਾਂ ਉਹਨੂੰ ਮੋਹ ਰੂਪੀ ਜਿਹੜੇ ਪਸ਼ੂ ਹੈ ਉਹ ਚਰ ਨਹੀਂ ਸਕਦੇ ਹਨ, ਨਾਸ ਨਹੀਂ ਉਜਾੜ ਨਹੀਂ ਸਕਦੇ ਹਨ। ਸਤ ਸੰਗਤ ਕੀ ਚੌਹ ਪਾਸਹਿ ਬਾਰੀ, ਜਿਸ ਗਿਆਨ ਰੂਪੀ ਦਰਖਤ ਦੇ ਚਾਰ ਚੁਫੇਰੇ ਜਿਹੜੀ ਸਤਸੰਗਤ ਹੈ, ਇਹੀ ਮਨੋ ਕਹਿੰਦੇ ਬਾੜ ਕੀਤੀ ਹੋਈ ਹੈ। ਖਗ ਸੰਤ ਸਦਾ ਤਿਹ ਸੇਵਤ ਹੈ, ਜਿਹੜੇ ਸਾਧੂ ਸੰਤ ਹੈ, ਮਨੋ ਪੰਛੀਆਂ ਵਾਂਗ ਹੈ। ਐਸਾ ਗਿਆਨ ਰੂਪੀ ਜਿਹੜਾ ਦਰਖਤ ਹੈ, ਜਿਹਨੂੰ ਸਰੂਪ ਦਾ ਪਛਾਣ ਰੂਪੀ ਫਲ ਲੱਗਿਆ ਹੋਇਆ, ਇਹਨੂੰ ਸੇਵਦੇ ਹੈ, ਸਤਸਰੂਪ ਜਨ ਰੂਏ ਫਲ ਨੂੰ ਛਕਦੇ ਹਨ। ਪੁੰਨ ਦੇਵਤ ਔਰਨ ਕੋ ਉਪਕਾਰੀ, ਪਰਉਪਕਾਰੀ ਹੋ ਕੇ ਹੋਰਨਾਂ ਨੂੰ ਵੀ ਇਹ ਸਵੈ ਸਰੂਪ ਦੀ ਪਛਾਣ ਕਰਨ ਰੂਪ ਜਿਹੜਾ ਇਹ ਛਕਣੀ ਫਲ ਦਿੰਦੇ ਹਨ ਮਹਾਤਮਾ। ਦੋਹਰਾ ਸ੍ਰੀ ਚੰਦ ਤ੍ਰੈ ਵਰਖ ਕੇ, ਇਸ ਤਰ੍ਹਾਂ ਮਹਾਰਾਜ ਸੰਸਾਰ ਦੇ ਵਿੱਚ ਕਹਿੰਦੇ ਗਿਆਨ ਰੂਪੀ ਦਰਖਤ ਲਾਇਆ ਚਾਹੁੰਦੇ ਹੈ, ਵੀ ਜਿਹੜੇ ਸਰੂਪ ਨੂੰ ਜਨ ਰੂਪੀ ਫਲ ਨੂੰ ਛੱਕ ਕੇ ਸਰੂਪ ਨੂੰ ਪਛਾਣ ਕੇ ਲੋਕ ਆਤਮਕ ਬਲੀ ਹੋ ਜਾਣ, ਤਕੜੇ ਹੋ ਜਾਣ। ਹੁਣ ਇਉਂ ਇਹ ਪ੍ਰਕਰਨ ਜਾ ਕਰਕੇ ਅੱਗੇ ਇਤਿਹਾਸ ਸ਼ੁਰੂ ਕਰ ਰਹੇ ਆ ਕਵੀ ਜੀ, ਵੀ ਜਿਹੜੇ ਸ੍ਰੀ ਚੰਦ ਜੀ ਹਨ ਉਹ ਤਿੰਨ ਕਸੌਲਾਂ ਦੇ ਅਵਰ ਅਧਿਕ ਖੱਟ ਮਾਸ, ਹੋਰ ਕਹਿੰਦੇ ਛੇ ਕੁ ਮਹੀਨੇ ਉੱਪਰ ਜਾਣੀ ਸਿਰ ਦੇ ਸਾਢੇ ਕੁ ਤਿੰਨ ਸਾਲਾਂ ਦੇ ਆਪ ਸ੍ਰੀ ਚੰਦ ਜੀ ਹੋ ਗਏ। ਜਠਰ ਵਿਖੈ ਤਿਹ ਕਾਲ ਮੈਂ, ਮਾਤਾ ਸੁਲੱਖਣੀ ਦੇ ਪੇਟ ਦੇ ਵਿੱਚ ਉਸ ਵੇਲੇ, ਜਾਨਹ ਲਖਮੀ ਦਾਸ, ਜਿਸ ਵੇਲੇ ਸਾਢੇ ਕੁ ਤਿੰਨ ਸਾਲਾਂ ਦੇ ਸ੍ਰੀ ਚੰਦ ਜੀ ਹੋ ਗਏ, ਜਿਹੜੇ ਲਖਮੀ ਦਾਸ ਛੋਟੇ ਹੈ, ਉਸ ਵੇਲੇ ਮਾਤਾ ਸੁਲੱਖਣੀ ਦੇ ਪੇਟ ਵਿੱਚ ਰਹਿ ਰਹੇ ਹਨ। ਸਿੱਖੀ ਉਦੈ ਕਰਨ ਕੋ, ਉਸ ਸਮੇਂ ਜਿਹੜੀ ਇਹ ਸਿੱਖੀ ਇਹਨੂੰ ਪ੍ਰਗਟ ਕਰਨ ਵਾਸਤੇ, ਮੋਦੀ ਕ੍ਰਿਤ ਤਿਆਗ, ਆਪ ਜੀ ਨੇ ਕਹਿੰਦੇ ਮੋਦੀ ਖਾਨੇ ਦਾ ਕੰਮ ਛੱਡ ਦਿੱਤਾ ਹੈ। ਆਗੈ ਸੁਨ ਪਰ ਸੰਗ ਸੋ, ਕਵੀ ਜੀ ਕਹਿੰਦੇ ਜਿਵੇਂ ਮੋਦੀ ਖਾਨੇ ਦਾ ਕੰਮ ਛੱਡਿਆ, ਉਹ ਸਾਰਾ ਪ੍ਰਸੰਗ ਅਗਲਾ ਸੁਣੀਏ ਸੰਗਤ ਜੀ। ਜਿਨ ਮਨ ਗੁਰ ਅਨੁਰਾਗ, ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਕੇ ਪ੍ਰਸੰਗ ਸੁਣਨ ਦਾ ਪ੍ਰੇਮ ਪਿਆਰ ਹੈ, ਉਹ ਸਰੋਤੇ ਸੁਣੀਏ ਅਗਲਾ ਪ੍ਰਸੰਗ। ਸੋਰਠਾ ਜਿਹ ਕਾਰਨ ਅਵਤਾਰ, ਜਿਸ ਕਾਰਨ ਵਾਸਤੇ ਜਿਹੜਾ ਇਹ ਅਵਤਾਰ ਹੈ, ਚਿਤ ਚਿਤ ਵਿਓ ਚੇਤਨ ਸਤੰ, ਇਹ ਧਾਰਨ ਕੀਤਾ ਜੋ ਸਰਚਿਤ ਅਨੰਦ ਸਰੂਪ ਗੁਰੂ ਮਹਾਰਾਜ ਨੇ ਕਹਿੰਦੇ ਸੋਚਿਆ ਵਿਚਾਰਿਆ ਹੈ। ਜੋ ਚਹਿਤ ਵਿਸਤਾਰ, ਉਹ ਜਿਸ ਕਾਰਨ ਵਾਸਤੇ ਅਵਤਾਰ ਧਾਰਿਆ, ਉਸ ਕਾਰਜ ਦਾ ਹੁਣ ਫਲਾਅ ਕਰਿਆ ਚਾਹੁੰਦੇ ਹਨ। ਮੁਕਤ ਮੁਕਤ ਪੰਥ ਸਿੱਖੀ ਸਮਤ। ਜਿਹੜਾ ਮੁਕਤੀ ਰੂਪੀ ਰਸਤਾ ਹੈ ਤੇ ਸਿੱਖੀ ਪੰਥ ਹੈ ਤੇ ਸ੍ਰੇਸ਼ਟ ਮਤ ਹੈ, ਇਹ ਸਭ ਪਾਸੇ ਫੈਲਾਉਣੀ ਹੈ, ਸ੍ਰੇਸ਼ਟ ਮਤ ਵਾਲੇ ਬਣਾਉਣੇ ਹੈ। ਸਿੱਖੀ ਪੰਥ ਵਿੱਚ ਸਾਰਿਆਂ ਨੂੰ ਮੁਕਤ ਕਰਨਾ ਹੈ, ਕਿਉਂ ਇਹ ਜਿਹੜਾ ਸਾਰਾ ਹਰ ਪਾਸੇ ਫੈਲਾਇਆ ਚਾਹੁੰਦੇ ਆਪ ਜੀ। ਦੋਹਰਾ ਬਾਲੇ ਸੋ ਬੋਲੇ ਪ੍ਰਭੂ। ਇੱਕ ਦਿਨ ਦੀ ਗੱਲ ਹੈ, ਭਾਈ ਬਾਲਾ ਜੀ ਦੇ ਸਾਧ ਪਰਮੇਸ਼ਰ ਗੁਰੂ ਨਾਨਕ ਸਾਹਿਬ ਜੀ ਬੋਲੇ, ਜਗਤ ਲਾਜ ਕੋ ਛੋੜ। ਭਾਈ ਬਾਲਾ, ਆਪਾਂ ਜੀ ਹੁਣ ਲੋਕ ਲੱਜਿਆ ਜੀ ਛੱਡ ਦੇਣੀ ਹੈ, ਭਈਆ ਵੀ ਭੱਜ ਕੇ ਦੁਕਾਨ ਛੱਡ ਕੇ, ਲੋਕੇ ਵੀ ਐਂ ਹੋ ਗਿਆ ਜਿਹੜਾ ਲੋਕਾਂ ਨੇ ਅਤਵਾ ਲਾਉਣਾ ਨਾ, ਇਹ ਆਪਾਂ ਹੁਣ ਛੱਡ ਦੇਣੀ। ਲੋਕ ਲੱਜਿਆ ਇਹ ਕੁਛ ਕਹੀ ਜਾਣ, ਕੋਈ ਬੱਕੀ ਜਾਣ, ਕੋਈ ਆਪਾਂ ਨੀ ਪ੍ਰਭਾਵ ਕਰਨੀ। ਅਪਰ ਰੀਤ ਵਰਤ ਹੈ ਅਬ ਹੈ। ਆਪਾਂ ਵੀ ਭਾਈ ਬਾਲਾ ਦੋਹਾਂ ਨੇ ਹੋਰ ਰੀਤੀ ਨਾਲ ਹੀ ਵਰਤਣਾ, ਹੋਰ ਤਾਂ ਨੀ ਕੁਝ ਕਰਨਾ ਹੈ। ਰਹੋ ਬੇਬੇ ਘਰ ਔਰ ਤੂੰ ਤਾਂ ਕਹਿੰਦੇ ਸਾਡੇ ਭੈਣ ਦੇ ਘਰ ਰਿਹਾ ਕਰ, ਅਸੀਂ ਜਿੱਥੇ ਮਰਜ਼ੀ ਉੱਥੇ ਰਿਹਾ ਕਰਾਂਗੇ। ਤਥਾ ਭਗੀਰਥ ਸੋ ਭਨਿਓ। ਇਸੇ ਤਰ੍ਹਾਂ ਜਿਹੜਾ ਮਸੀਹਾ ਪਿੰਡ ਦਾ ਅਕਾਲੀ ਦਾ ਸੇਵਕ ਸੀ, ਜਿਹੜਾ ਅਕਾਲੀ ਨੇ ਕਹਿ ਕੇ ਮਹਾਰਾਜ ਦੇ ਚਰਨਾਂ ਵਿੱਚ ਲਿਆਂਦਾ, ਉਹ ਭਗੀਰਥ ਨੂੰ ਵੀ ਮਹਾਰਾਜ ਨੇ ਬਚਨ ਕਿਹਾ, ਕਬ ਕਬ ਦਰਸ ਆਏ। ਵੀ ਤੂੰ ਵੀ ਕਦੇ ਕਦੇ ਜਦੋਂ ਜੀ ਹੋਏ ਉਹਨੂੰ ਪਿੰਡ ਤੋਂ ਆ ਕੇ ਦਰਸ਼ਨ ਕਰ ਲਿਆ ਨੀ, ਘਰੇ ਰਿਹਾ ਕਰ। ਪੂਰਬ ਕੇ ਵਿਵਹਾਰ ਜੋ, ਜਿਹੜਾ ਪਹਿਲਾਂ ਦਾ ਵਿਵਹਾਰ ਜਿਹਾ ਹੈ ਨਾ, ਮੋਦੀ ਖਾਨਾ ਚਲਾਉਣਾ, ਗਰੀਬਾਂ ਨੂੰ ਦੇਣੇ, ਖੁੱਲੀਆਂ ਰਸਤਾ ਵਸਤਾ, ਤਿੰਨ ਹੁਣ ਆਪ ਮਨ ਲਿਆਏ। ਉਹਨਾਂ ਨੂੰ ਆਪਾਂ ਹੁਣ ਮਨ ਵਿੱਚ ਨੀ ਲਿਆਉਣਾ ਹੈ, ਕਿਸੇ ਨੂੰ ਕੁਝ ਨੀ ਦੇਣਾ ਹੈ। ਲੋਕ ਕੁਝ ਕਹੀ ਜਾਣ, ਮੰਗਤੇ ਗਰੀਬ ਕੁਝ ਕਹੀ ਜਾਣ, ਆਪਾਂ ਨੀ ਇੱਧਰ ਧਿਆਨ ਦੇਣਾ ਹੈ। ਸਵਈਆ ਏਕ ਸਮੈ ਜਲ ਈਸ਼ਰ ਕੋ। ਇੱਕ ਦਿਨ ਦੀ ਗੱਲ ਹੈ, ਕਹਿੰਦੇ ਜਿਹੜਾ ਜਿੰਨਾ ਪਾਣੀਆਂ ਨਦੀਆਂ ਦਾ ਮਾਲਕ ਵਰਣ ਦੇਵਤਾ ਹੈ, ਸੁਖ ਰਾਸ ਆਕਾਸ਼ ਭਈ ਸੁਭ ਬਾਨੀ, ਸੁਖਾਂ ਦਾ ਖਜ਼ਾਨਾ ਵਾਹਿਗੁਰੂ ਹੈ, ਕਹਿੰਦੇ ਉਸ ਵੱਲੋਂ ਇਹ ਵਰਣ ਦੇਵ ਨੂੰ ਦੇਵਤੇ ਨੂੰ ਆਕਾਸ਼ ਬਾਣੀ ਹੋਈ ਹੈ, ਆਕਾਸ਼ ਰਾਹੀਂ ਉਹ ਸੁਣਾਇਆ ਗਿਆ ਵਰਣ ਦੇਵਤੇ ਨੂੰ। ਨਾਨਕ ਪਾਸ ਹੁਲਾਸੇ ਅਸੋ। ਵੀ ਵਰਣ ਦੇਵਤੇ ਜੋ ਗੁਰੂ ਨਾਨਕ ਸਾਹਿਬ ਜੀ ਹੈ, ਉਹਨਾਂ ਦੇ ਪਾਸ ਬੜੇ ਹੁਲਾਸ ਨਾਲ ਪ੍ਰਸੰਨਤਾ ਨਾਲ, ਪਠਵੋ ਤੁਮ ਜਾਸੋ ਰਿਦੇ ਸੁਖਦਾਨੀ, ਲੈ ਤੂੰ ਜਾ ਕੇ ਵੀ ਭੇਜ ਜੋ ਹਿਰਦੇ ਵਿੱਚ ਸੁਖ ਦੇਣ ਵਾਲੇ ਹਨ। ਕਾਨ ਸੁਣੀ ਮਨ ਮਾਨ ਗੁਣੀ, ਉਹ ਜਿਹੜੀ ਪਰਮੇਸ਼ਰ ਦੀ ਆਕਾਸ਼ਵਾਣੀ ਵਰਨ ਦੇਵਤੇ ਨੇ ਕੰਨਾਂ ਵਿੱਚ ਸੁਣੀ ਹੈ ਤੇ ਮਨ ਦੇ ਵਿੱਚ ਉਹਨੂੰ ਮੰਨਿਆ ਵਿਚਾਰਿਆ ਹੈ। ਭਈ ਦੇਹ ਦੁਨੀ ਤਾਰ ਜਾਂ ਮਿਲ ਪਾਨੀ, ਇਹ ਕਹਿੰਦੇ ਕਿਸੇ ਬ੍ਰਿਸ਼ ਨੂੰ ਪਾਣੀ ਮਿਲ ਜਾਏ ਤੇ ਉਹਦੀ ਉਹ ਬੜਾ ਵੱਧ ਫੁੱਲ ਜਾਂਦਾ ਹੈ। ਉਹ ਕਹਿੰਦੇ ਜਦੋਂ ਖਵਾਜੇ ਨੂੰ ਵਰਨ ਦੇਵਤੇ ਨੂੰ ਆਕਾਸ਼ਬਾਣੀ ਦੇ ਰੱਖਿਆ ਵੀ ਤੂੰ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਜਾ ਕੇ ਕਹਿ ਵੀ ਇਹ ਸੱਚਖੰਡ ਆਓ, ਮੈਨੂੰ ਮਿਲੋ, ਤੇ ਖਵਾਜਾ ਵਰਨ ਦੇਵਤਾ ਸੁਣ ਕੇ ਉਹਦੀ ਕਹਿੰਦੇ ਦੇਹ ਦੂਣੀ ਹੋ ਗਈ ਖੁਸ਼ੀ ਵਿੱਚ, ਵੱਧ ਫੁੱਲ ਗਿਆ ਖੁਸ਼ੀ ਵਿੱਚ। ਦੇਹ ਧਰੀ ਕਰਤਾਰ ਹਰੀ, ਕਿਉਂਕਿ ਵਰਨ ਦੇਵਤਾ ਸੋਚਦਾ ਵੀ ਜਿਸ ਕਰਤਾਰ ਹਰੀ ਨੇ ਗੁਰੂ ਨਾਨਕ ਦੀ ਦੇਹ ਧਾਰਨ ਕੀਤੀ ਹੋਈ, ਵਿਦ ਹੋਏ ਖਰੀ ਪਰਸੋਂ ਗਤ ਦਾਨੀ, ਬੜੀ ਚੰਗੀ ਕਹਿੰਦੇ ਵਿਧੀ ਹੋ ਗਈ, ਹੁਣ ਮੈਂ ਉਹਨਾਂ ਦੇ ਚਰਨ ਛੋਹਾਂਗਾ, ਉਹਨਾਂ ਦੇ ਦਰਸ਼ਨ ਕਰਾਂਗਾ। ਵੇਈ ਮੈਂ ਆਏ ਨਿਵਾਸ ਕਰਾਂ, ਇਉਂ ਵਿਚਾਰ ਕੇ ਜਿਹੜਾ ਵਰਣ ਦੇਵਤਾ ਹੈ ਉਸਨੇ ਕਹਿੰਦੇ ਬੇਈ ਨਦੀ ਵਿੱਚ ਆ ਕੇ ਨਿਵਾਸ ਕਰ ਲਿਆ ਹੈ। ਜਿਹ ਪਾਸ ਵਾਸ ਗੁਰੂ ਧੰਨ ਧਾਰੀ, ਬੇਈ ਨਦੀ ਦੇ ਨੇੜੇ ਘਰ ਹੈ ਤੇ ਗੁਰੂ ਮਹਾਰਾਜ ਨੇ ਆਪਣਾ ਨਿਵਾਸ ਕੀਤਾ ਹੋਇਆ ਹੈ। ਪਾਨ ਇਸ਼ਨਾਨ ਕਰੈ ਜਿਹ ਥਾਨ, ਇਸ ਬੇਈ ਨਦੀ ਦੇ ਥਾਂ ਵਿੱਚ ਉਹ ਘਾਟ ਤੇ ਆ ਕੇ ਆਪ ਜੀ ਇਸ਼ਨਾਨ ਕਰਿਆ ਕਰਦੇ ਸੀ ਹਰ ਰੋਜ਼ ਹੀ। ਰਹਿਓ ਮਤਵਾਨ ਤਹਾਂ ਮਿਲਵਾ, ਬੁੱਧੀ ਵਾਲਾ ਵਰਨ ਦੇਵਤਾ ਉਹ ਪਾਣੀ ਵਿੱਚ ਹੀ ਮਿਲ ਕੇ ਕਹਿੰਦੇ ਉੱਥੇ ਟਿਕਿਆ ਰਿਹਾ ਹੈ। ਜਾਤ ਵੱਡੀ ਪ੍ਰਭਾਤ ਕੁਨਾਤ, ਇੱਧਰ ਗੁਰੂ ਨਾਨਕ ਸਿੰਘ ਵੱਡੇ ਸਵੇਰੇ ਹੀ ਉੱਠ ਕੇ ਇਸ਼ਨਾਨ ਕਰਨ ਲਈ ਹਰ ਰੋਜ਼ ਜਾਂਦੇ ਹੁੰਦੇ ਸੀ। ਕਿਦੋਂ ਰਸ ਸ਼ਾਂਤ ਕਲੇਵਰ ਵਾਰਚਾਰੀ, ਕਹਿੰਦੇ ਸ਼ਾਂਤ ਰਸ ਦਈ, ਕਹਿੰਦੇ ਸੋਹਣਾ ਸਰੀਰ ਹੈ ਗੁਰੂ ਨਾਨਕ ਦਾ। ਬਾਸੁਰ ਤਾਂ ਇੱਕ ਦਾਸ ਹੈ ਪਾਸ, ਇੱਕ ਦਿਨ ਦੀ ਗੱਲ ਹੈ ਜਦੋਂ ਚੱਲੇ ਹੈ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਇੱਕ ਜਿਹੜਾ ਸੇਵਕ ਹੈ ਜਾਣੀ ਭਾਈ ਭਗੀਰਥੀ ਹੈ ਕੋਲ ਸੁਭਾਸ ਲੀਲੇ ਕਰੀ ਸੰਗ ਤਿਆਰੀ। ਉਹ ਭਾਈ ਭਗੀਰਥ ਜੀ ਮਹਾਰਾਜ ਦੇ ਉਹ ਕੱਪੜੇ ਜੇ ਲੈ ਲਏ ਜਿਹੜੇ ਲਾਹ ਕੇ ਨਵੇਂ ਪਾਉਣੇ ਤੇ ਉਹ ਨਾਲ ਲੈ ਕੇ ਤਿਆਰੀ ਕਰ ਲਈ ਚੱਲਣ ਦੀ। ਆਪਣ ਤੇ ਚੱਲ ਨੀਰ ਕੇ ਤੀਰ। ਇੱਧਰ ਗੁਰੂ ਨਾਨਕ ਸਾਹਿਬ ਜੀ ਆਪਣੇ ਹੱਟ ਤੋਂ ਚੱਲੇ ਹਨ ਤੇ ਜਿੱਥੇ ਉਹ ਪਾਣੀ ਦਾ ਕਿਨਾਰਾ ਹੈ ਪੈਦੰਤਨ ਧਾਵਨ ਆਨ ਕਰੀ। ਆ ਕਿਨਾਰੇ ਤੇ ਬੈਠ ਕੇ ਕਹਿੰਦੇ ਉਹ ਦਾਤਣ ਜੀ ਕੁਰਲ ਦਾਤਣ ਕੀਤੀ ਹੈ ਇਉਂ ਦਾਤਣ ਕੁਰਲਾ ਜਾ ਕਰਕੇ ਕਾਟ ਦਈ ਧਰ ਹੋਤ ਹੈ ਹੋਤ ਭਯੋ ਤਰ। ਕਹਿੰਦੇ ਉਹ ਬੇਰੀ ਦੀ ਦਾਤਣ ਜੀ ਸੀ ਉਹ ਕਰਕੇ ਤੇ ਧਰਤੀ ਵਿੱਚ ਕੱਢ ਦਿੱਤੀ ਹੈ। ਉਹ ਕਹਿੰਦੇ ਬੜਾ ਬੜੀ ਭੁਣਾ ਦਰਖਤ ਹੋ ਗਿਆ ਬੇਰੀ ਦਾ ਹੈ ਅਬ ਲੋ ਬਰ ਸੋ ਬਦਰੀ। ਕਵੀ ਜੀ ਕਹਿੰਦੇ ਉਹ ਮਹਾਰਾਜ ਦੀ ਜਿਹੜੀ ਦਾਤਣ ਜੀ ਧਰਤੀ 'ਚ ਗੱਡੀ ਸੀ ਹੁਣ ਤੱਕ ਕਹਿੰਦੇ ਉਹ ਬੇਰੀ ਦਾ ਦਰਖਤ ਸ੍ਰੇਸ਼ਠ ਖੋਤਾ ਹੋਇਆ ਹੈ। ਗੁਰੂ ਕੀ ਬੇਰ ਸਾਹਿਬ ਉਸ ਸਥਾਨ ਹੈਗਾ ਹੈ ਸੁਲਤਾਨਪੁਰ ਵਿੱਚ। ਆਨਨ ਆਰਨ ਜਾਤ ਪਖਾਰਤ। ਮਹਾਰਾਜ ਕਹਿੰਦੇ ਦਰਸ਼ਨ ਜੀ ਕਰਕੇ ਉਸ ਤੋਂ ਬਾਅਦ ਜਿਹੜਾ ਕਵਲ ਵਰਗਾ ਮੁੱਖ ਹੈ ਉਹਨੂੰ ਧੋ ਰਹੇ ਹਨ। ਦਾਂਤ ਜਹੀਰਨ ਪਾਂਤ ਖਰੀ ਦੰਦਾਂ ਦੀ ਕਹਿੰਦੇ ਪੰਗਤੀ ਹੈ ਜਿਵੇਂ ਹੀਰਿਆਂ ਦੀ ਕਹਿੰਦੇ ਲੜੀ ਬੜੀ ਚੰਗੀ ਹੁੰਦੀ ਹੈ। ਠਾੜ ਹੋਇਆ ਤੀਰ ਦਇਓ ਪਦ ਨੀਰ। ਫਿਰ ਖੜਿਆ ਹੋ ਕੇ ਕਿਨਾਰੇ ਤੇ ਚਰਨਾਂ ਵਿੱਚ ਨੂੰ ਪਾਣੀ ਵਿੱਚ ਦਿੱਤਾ ਭਾਵ ਚਰਨ ਪੈਰ ਜਿਹੜੇ ਹਨ ਉਹ ਰਾਵੀ ਨਦੀ ਵਿੱਚ ਪਾਣੀ ਵਿੱਚ ਪਾਏ ਹਨ ਰੱਖੇ ਹਨ। ਗਏ ਮਦ ਧੀਰ ਅਧੀਰ ਹਰੀ। ਫਿਰ ਧੀਰਜ ਨਾਲ ਉਹ ਪਾਣੀ ਦੇ ਵਿਚਕਾਰ ਕਰੇ ਗਏ। ਉਹ ਧੀਰਜ ਤਾਈ ਦੇ ਤਾਈ ਨਾਸ ਕਰਨ ਵਾਲੇ ਸਤਿਗੁਰੂ ਹਨ। ਬਾਰ ਵਿਖੇ ਇੱਕ ਬਾਰ ਕੀਓ ਪਾਣੀ ਦੇ ਵਿੱਚ ਇੱਕੋ ਵਾਰੀ ਕਹਿੰਦੇ ਸਰੀਰ ਨੂੰ ਕਰ ਦਿੱਤਾ ਭਾਵ ਚੁੱਭੀ ਜੀ ਮਾਰੀ ਆਪ ਜੀ ਨੇ। ਬਾਪ ਆਨ ਖਰਾ ਪਤ ਬਾਰ ਅਗਾਰੀ। ਉਸੇ ਵੇਲੇ ਜਿਹੜਾ ਪਾਣੀਆਂ ਦਾ ਮਾਲਕ ਹੈ ਵਰਣ ਦੇਵਤਾ ਉਹ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਆ ਖੜੋਤਾ ਹੈ। ਆਨੰਦ ਕੰਦ ਪਦੰ ਅਰਬਿੰਦ। ਵਰਨ ਦੇਵਤੇ ਖਵਾਜੇ ਨੇ ਸਭ ਤੋਂ ਪਹਿਲਾਂ ਜਿਹੜੇ ਆਨੰਦ ਦੇ ਦਾਤੇ ਉਹਨਾਂ ਦੇ ਜਿਹੜੇ ਚਰਨ ਕਵਲ ਹਨ। ਤੂ ਕਰ ਬੰਦ ਹੈ ਬੰਧਨ ਧਾਰੀ। ਦੋਵੇਂ ਹੱਥ ਜੋੜ ਕੇ ਕਹਿੰਦੇ ਬੰਨ ਕੇ ਨਮਸਕਾਰ ਕੀਤੀ ਹੈ ਵਰਨ ਦੇਵਤੇ ਨੇ। ਲੋਚਨ ਗੋਚਰ ਸੋਚ ਵਿਮੋਚਨ। ਸੋਚਾਂ ਨੂੰ ਕੱਟਣ ਵਾਲੇ ਜੋ ਸਤਿਗੁਰੂ ਗੁਰੂ ਹਨ ਉਹਨਾਂ ਨੂੰ ਨੇਤਰਾਂ ਦੇ ਸਾਹਮਣੇ ਰੂਪ ਬਿਲੋਕਤ ਭਾ ਸੁਖ ਭਾਰੀ। ਕਹਿੰਦੇ ਸੋਹਣੇ ਸਰੂਪ ਨੂੰ ਦੇਖ ਕੇ ਵਰਨ ਦੇਵਤੇ ਨੂੰ ਭਾਰੀ ਸੁਖ ਹੋਇਆ ਹੈ। ਬੋਲ ਕਪੋਲਨ ਬੋਲਤ ਭਾ। ਉਸ ਤੋਂ ਬਾਅਦ ਜਿਹੜੇ ਕਪੋਲ ਗੱਲਾਂ ਪਾ ਮੁੱਖ ਤੋਂ ਇਸ ਤਰ੍ਹਾਂ ਦੇ ਬਚਨ ਬੋਲਣ ਲੱਗਿਆ ਵਰਨ ਦੇਵਤਾ। ਹਰ ਖਾਏ ਅਤੋਲਤ ਹੋਇ ਬਲਿਹਾਰੀ। ਬਹੁਤਾ ਖੁਸ਼ ਹੋ ਕੇ ਤੇ ਬਲਹਾਰ ਹੋ ਕੇ ਸਦਕੇ ਹੁੰਦਾ ਉਹ ਬੋਲਿਆ ਹੈ। ਬਾਨੀ ਆਕਾਸ਼ ਭਈ ਸੁਖ ਰਾਸ ਕੀ। ਗੁਰੂ ਨਾਨਕ ਸਾਹਿਬ ਜੀ ਜੋ ਸੁਖਾਂ ਦਾ ਖਜ਼ਾਨਾ ਵਾਹਿਗੁਰੂ ਹੈ ਉਹਦੇ ਵੱਲੋਂ ਮੈਨੂੰ ਆਕਾਸ਼ਵਾਣੀ ਹੋਈ ਸੀ। ਜਾਵਹ ਪਾਸ ਅਬੈ ਕਰ ਤਾਰਾ। ਵਾਹਿਗੁਰੂ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਨੂੰ ਕਹਿ ਵੀ ਮੇਰੇ ਕੋਲੋਂ ਚੱਲ ਕੇ ਆਉਣ ਜਿਸ ਕਰਕੇ ਤੁਸੀਂ ਕਰਤਾਰ ਦੇ ਕੋਲ ਹੁਣੇ ਚਲੇ ਜਾਓ ਜੀ। ਸ੍ਰੀ ਸੱਚ ਖੰਡ ਅਖੰਡ ਸਦਾ। ਮਹਾਰਾਜ ਤੁਸੀਂ ਜਾਣਦੇ ਹੋ ਸੁਭਾਅ ਵਾਲਾ ਜਿਹੜਾ ਸੱਚ ਖੰਡ ਹਮੇਸ਼ਾ ਅਖੰਡ ਹੈ ਟੁੱਟੈ ਟੱਲ ਹੈ। ਭਵ ਮੰਡਨ ਬਾਸ ਜਹਾਂ ਸੁਖ ਭਾਰ। ਸੰਸਾਰ ਨੂੰ ਸਵਾਰਨ ਵਾਲਾ ਵਾਹਿਗੁਰੂ ਜਿੱਥੇ ਭਾਰੀ ਸੁਖ ਵਾਲੇ ਦਾ ਨਿਵਾਸ ਕੀਤਾ ਉੱਥੇ ਚਲੇ ਜਾਓ ਤੁਸੀਂ। ਯੋ ਸੁਣ ਸ੍ਰੀ ਗੁਰ ਬੈਨ ਭਨੇ। ਯੋ ਵਰਨ ਦੇਵਤੇ ਤੋਂ ਸੁਣ ਕੇ ਗੁਰੂ ਮਹਾਰਾਜ ਨੇ ਉਸ ਵੇਲੇ ਬਚਨ ਕਹੇ। ਸੁਧ ਯਾ ਬਿਦ ਕੀ ਉਰਮੇ ਵਰਤਾਰਾ। ਇਸ ਤਰ੍ਹਾਂ ਦੀ ਜਿਹੜੀ ਖਬਰ ਸਾਰਾ ਤਾਂ ਸਾਡੇ ਇਹਦੇ ਵਿੱਚ ਪਹਿਲਾਂ ਹੀ ਵਰਤ ਰਹੀ। ਸਾਨੂੰ ਪਤਾ ਚੱਲ ਗਿਆ ਵੀ ਪਰਮੇਸ਼ਰ ਸੱਚਖੰਡ ਵਿੱਚ ਸਾਨੂੰ ਯਾਦ ਕਰ ਰਿਹਾ ਹੈ। ਤੇ ਬੁਲਾ ਰਿਹਾ ਹੈ। ਭੂਪਨ ਭੂਪਤ ਜੋਤ ਸਰੂਪ, ਜਿਹੜਾ ਵੀ ਵਰਨ ਦੇਵ ਤੇ ਰਾਜਿਆਂ ਦਾ ਰਾਜਾ ਹੈ, ਜੋ ਖੜ ਜੋਤੀਆਂ ਦਾ ਜੋਤੀ ਸਰੂਪ ਹੈ। ਅਨੂਪ ਪਜਾਏ ਹਹੀਨ ਅਵਾਰਾ, ਉਪਮਾ ਤੋਂ ਰਹਿ ਉਹਦੇ ਕੋਲ ਤਾਂ ਅਸੀਂ ਹੁਣੇ ਦੇਰੀ ਤੋਂ ਬਗੈਰੀ ਜਾਂਦੇ ਹਾਂ। ਜੋ ਕਹਿ ਬੈਨ ਗਏ ਗਤ ਦੈਨ, ਇਸ ਤਰ੍ਹਾਂ ਵਰਨ ਦੇਵ ਤੇ ਨੂੰ ਕਹਿ ਕੇ ਮੁਕਤੀ ਦੇਣ ਵਾਲੇ ਸਤਿਗੁਰੂ ਚਲੇ ਗਏ। ਗੁਰੂ ਗੁਣ ਐਨ ਜਹਾਂ ਦਰਬਾਰਾ, ਗੁਰੂ ਨਾਨਕ ਸਾਹਿਬ ਗੁਣਾਂ ਦੇ ਘਰ ਹੈ, ਜਿੱਥੇ ਉਹ ਵਾਹਿਗੁਰੂ ਦਾ ਦਰਬਾਰ ਹੈ, ਸੱਚਖੰਡ ਹੈ। ਦਾਸ ਸੁਬਾਸ ਲਈਏ ਕਰ ਆਸ, ਇੱਧਰ ਜਿਹੜਾ ਮਹਾਰਾਜ ਦਾ ਫਕੀਰਤ ਸੇਵਕ ਹੈ, ਹੱਥ ਵਿੱਚ ਕੱਪੜੇ ਜੇ ਲੈ ਕੇ, ਨਿਰਾਸ਼ ਭਇਆ ਪਛਤਾਸ ਵਿਚਾਰਾ, ਕਹਿੰਦੇ ਨਿਰਾਸ਼ ਜਾ ਹੋ ਗਿਆ, ਪਛੋਤਾਵਾ ਕਰਦਾ ਵਿਚਾਰਦਾ ਵੀ ਮਹਾਰਾਜ ਆਏ ਨੀ, ਕਿਤੇ ਆਉਣ ਲੱਗਦਾ ਵੀ ਕਿਤੇ ਡੁੱਬੀ ਡੁੱਬ ਗਏ ਹੋਣੇ। ਕਾਲ ਭਇਓ ਬਹੁ ਬੀਚ ਕਿਲਾਲ ਕੇ, ਮਹਾਰਾਜ ਨੂੰ ਪਾਣੀ ਵਿੱਚ ਗਿਆ ਇਸ਼ਨਾਨ ਕਰਨਿਆ ਕਾਫੀ ਸਮਾਂ ਲੰਘ ਗਿਆ ਹੈ। ਆਨ ਦਇਆਲ ਨਕੂਲ ਸੰਭਾਰਾ, ਦਿਆਲੂ ਕਿਰਪਾਲੂ ਨੇ ਮੁੜ ਕੇ ਆ ਕੇ ਕਿਨਾਰਾ ਹੀ ਨੀ ਸੰਵਾਰਿਆ, ਬਾਹਰ ਹੀ ਨੀ ਨਿਕਲੇ ਹੈ। ਹੋ ਬਿਸਮਾਦ ਧਰੈ ਦਰੁਤ ਪਾਦ, ਫਕੀਰ ਜਾ ਕਹਿੰਦੇ ਚਲ ਜਾ ਹੋ ਕੇ ਸੋਭਾ ਵਾਲੇ ਜਿਹੜੇ ਚਰਨ ਆ ਉਹਨਾਂ ਨੂੰ ਰੱਖਦਾ ਹੈ। ਬਿਨਾਂ ਅਹਿਲਾਦ ਗਯੋ ਮਨ ਹਾਰਾ, ਕਹਿੰਦੇ ਬਿਨਾਂ ਅਹਿਲਾਦ ਤੋਂ ਉਦਾਸ ਜਾ ਹੋ ਕੇ ਜਿਹਦਾ ਮਨ ਮਰਿਆ ਜਾ ਪਿਆ ਚਲਿਆ ਛੇਤੀ ਦੇ ਕੇ, ਹੈ ਪਟ ਪਾਨ ਹਿਰਦੈ ਅਨੁ ਅਕੁਲਾਨ, ਜਿਹੜੇ ਮਹਾਰਾਜ ਦੇ ਕੱਪੜੇ ਜਿਹਦੇ ਹੱਥ ਵਿੱਚ ਫੜੇ ਹੋਏ ਹੈ ਤੇ ਹਿਰਦੈ ਦਾ ਬੜਾ ਘਬਰਾਇਆ ਜਾ ਹੋਇਆ ਫਕੀਰ ਸਾ। ਸੋ ਦੌਲਤ ਖਾਨ ਕੇ ਭਾਨ ਧਯੋ, ਉਸੇ ਵੇਲੇ ਕੇ ਦੌੜਦਾ ਹੋਇਆ ਦੌਲਤ ਖਾਨ ਦੇ ਘਰ ਵਿੱਚ ਗਿਆ ਹੈ। ਵੀਰ ਬਹੀਨ ਪਠੀਨ ਅਧੀਨ, ਇਹ ਕਹਿੰਦੇ ਫਕੀਰ ਖਾਨ ਦੀ ਇਹੋ ਜਿਹੀ ਹਾਲਤ ਹੈ ਜਿਵੇਂ ਪਾਣੀ ਤੋਂ ਬਗੈਰ ਮੱਛੀ ਦੀ ਹਾਲਤ ਹੁੰਦੀ ਹੈ, ਇਹ ਅਧੀਨ ਜਿਹਾ ਹੋਇਆ ਹੋਇਆ ਹੈ। ਤਿਉਂ ਚੀਨ ਸਭਾ ਨਰ ਬੂਝ ਕੀਓ, ਉਹ ਕਹਿੰਦੇ ਲੋਕਾਂ ਨੇ ਰਸਤੇ ਵਿੱਚ ਭੱਜੇ ਜਾਂਦਿਆਂ ਪ੍ਰਾਣ ਜਿਹਾ ਹੋਇਆ ਨੂੰ ਪੁੱਛਣਾ ਜਾ ਕੀਤਾ ਵੀ ਫਕੀਰ ਸਾਹਿਬ ਕੱਪੜੇ ਜੇ ਲੈ ਕੇ ਕਿਉਂ ਦੌੜਦਾ ਜਾਂਦਾ ਹੈ। ਪੂਰਬ ਸੂਰਤ ਦੌਰਤ ਬੌਰਤ, ਇੱਧਰ ਜਿਹੜਾ ਫਕੀਰ ਸਾਹਿਬ ਕਿਸੇ ਦੀ ਗੱਲ ਨੀ ਸੁਣਦਾ, ਬਹੁਤਾ ਚੂਰਦਾ ਦੌੜਦਾ ਕਮਲਾ ਹੋਇਆ ਹੈ। ਕਾਹੂ ਕੋ ਉੱਤਰ ਕੋ ਨਾ ਦਿਓ, ਇਹਨੂੰ ਕੋਈ ਜਵਾਬ ਨੀ ਦਿੱਤਾ ਵੀ ਕਿਉਂ ਜਾ ਰਿਹਾ ਹੈ। ਭੂਪ ਸਭਾ ਮਹਿ ਜਾਏ ਕਹਿਓ, ਇੱਥੇ ਕਹਿੰਦੇ ਦੌਲਤ ਖਾਂ ਰਾਜਾ ਆਪਣੀ ਸਭਾ ਵਿੱਚ ਬੈਠਾ, ਉੱਥੇ ਜਾ ਕੇ ਭਗੀਰਥ ਨੇ ਕਿਹਾ, ਬਾਰ ਬਾਰ ਵਿਖੇ ਨਹਿ ਉਬਰਿਓ, ਇਹ ਗੁਰੂ ਨਾਨਕ ਸਾਹਿਬ ਜੀ ਇਸ਼ਨਾਨ ਕਰਨ ਵਾਸਤੇ ਪਾਣੀ ਵਿੱਚ ਵੜ ਗਏ ਸੀ, ਫਿਰ ਬਾਹਰ ਨਹੀਂ ਉਹ ਨਿਕਲੇ ਹਨ, ਬਾਹਰ ਨਹੀਂ ਆਏ ਹਨ। ਹੋ ਬਹੁ ਬਾਰ ਹੀ ਬਾਰ ਨਿਹਾਰ, ਦੌਲਤ ਕਾ ਮੈਂ ਬਹੁਤ ਬਾਰੀ ਪਾਣੀ ਨੂੰ ਦੇਖਿਆ ਹੈ, ਲੱਗੀ ਨਹਿ ਬਾਰ ਜਾਂ ਔਰ ਦੌਰ ਆਇਓ, ਮੈਨੂੰ ਤਾਂ ਕੋਈ ਦੇਰੀ ਨਹੀਂ ਲੱਗੀ ਹੈ, ਹੁਣ ਦੌੜ ਕੇ ਆਇਆ ਤੇਰੇ ਕੋਲ। ਸੋ ਸੁਣ ਕੇ ਮਨ ਮੈਂ ਗੁਣ ਤਾਛਨ, ਦੌਲਤ ਖਾਂ ਸੁਣ ਕੇ ਮਨ ਦੇ ਉਸ ਸਮੇਂ ਵਿਚਾਰ ਕੇ, ਜੀਨਕ ਕਾਨ ਪਵਾਏ ਲਿਓ, ਸੇਵੜੇ ਆਪਣੇ ਨੌਕਰ ਨੂੰ ਕਹਿ ਕੇ ਘੋੜੇ ਉੱਪਰ ਕਾਠੀ ਪਵਾ ਲਈ ਹੈ। ਕੇਵਟ ਕੋ ਬੁਲਵਾਏ ਤਵਾਏ ਕੇ, ਘੋੜੇ ਨੂੰ ਦੜਾ ਕੇ ਤੇ ਇਸੇ ਤਰ੍ਹਾਂ ਬੁਲਾ ਨੂੰ ਬੁਲਵਾ ਲਿਆ, ਸਦਵਾ ਲਿਆ ਖਾਨ ਨੇ, ਆਏ ਵੇਈ ਤਟ ਠਾਂਡ ਪਇਓ, ਇਸ ਤਰ੍ਹਾਂ ਜਿਹੜਾ ਦੌਲਤ ਖਾਨ ਵਾਏ ਵੇਈ ਨਦੀ ਦੇ ਤਨਾਰੇ ਆ ਖੜੋਤਾ ਹੈ। ਰੌਰ ਪਰਾਪੁਰ ਦੌਰ ਚੱਲੇ ਨਰ, ਸੁਲਤਾਨਪੁਰ ਦੇ ਵਿੱਚ ਰੌਲਾ ਪੈ ਗਿਆ, ਲੋਕ ਭੱਜ ਕੇ ਚੱਲੇ ਨਦੀ ਦੇ ਕਿਨਾਰੇ ਵੱਲ ਨੂੰ। ਹੋਰ ਉੱਠਿਓ ਔਰ ਠੌਰ ਛਯੋ, ਕਹਿੰਦੇ ਹਿਰਦੇ ਰੂਪੀ ਥਾਂ ਦੇ ਸਾਰਿਆਂ ਦੇ ਹੌਲ ਜਿਹਾ ਉੱਠਿਆ ਹੈ, ਛਾ ਗਿਆ ਹੈ। ਬਾਤ ਜਰਾਮ ਸੁਣੀ ਜਬ ਕਾਨ, ਇੱਧਰ ਜੈ ਰਾਮ ਨੇ ਜਦੋਂ ਵੀ ਮਹਾਰਾਜ ਤੋਂ ਬਾਹਰ ਆਏ ਨੀ ਹੈ, ਗੱਲਬਾਤ ਸੁਣੀ ਹੈ। ਫਨੀ ਮਨ ਹੀਨ ਜ਼ਮੀਨ ਅਨੀਰਾ, ਕਹਿੰਦੇ ਉਹ ਜਿਹੜਾ ਕਿਸੇ ਸੱਪ ਦੀ ਕਹਿੰਦੇ ਮਣੀ ਨਾਸ ਹੋ ਜਾਏ, ਇੱਧਰ ਉੱਧਰ ਹੋ ਜਾਏ, ਜਾਂ ਮੱਛੀ ਪਾਣੀ ਤੋਂ ਬਗੈਰ ਹੋ ਜਾਏ, ਇਸ ਤਰ੍ਹਾਂ ਜੈ ਰਾਮ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ। ਧਾਏ ਧਰੈ ਧਰਨੀ ਪਦ ਤੂਰਨ, ਕਹਿੰਦੇ ਧਰਤੀ ਉੱਪਰ ਬੜੀ ਛੇਤੀ ਪੈਰ ਰੱਖਦੇ ਆ ਤੇ ਦੌੜਦਾ ਹੈ। ਧੀਰ ਹਰੀ ਔਰ ਧਾਰ ਅਧੀਰਾ, ਧੀਰ ਚ ਜੈ ਰਾਮ ਦੀ ਨਾਸ ਹੋ ਗਈ, ਹਰੀ ਦੇ ਵਿੱਚ ਅਧੀਰ ਚ ਦਾ ਧਾਰ ਰਿਹਾ ਹੈ। ਸਰੀਰ ਅਪਾਰ ਨ ਪਾਵਹਿ ਪਾਰ। ਇੰਨੀ ਜੈ ਰਾਮ ਨੂੰ ਪੀੜਾ ਹੋਈ ਹੈ, ਕਹਿੰਦੇ ਉਹਦਾ ਅਪਾਰ ਹੀ ਹੈ, ਪਾਰਾ ਭਾਰ ਨਹੀਂ ਪਾਇਆ ਜਾ ਰਿਹਾ ਹੈ। ਭਿਖਾ ਨਹ ਰੂਪ ਨ ਸ਼ਾਂਤ ਸਰੀਰਾ, ਕਿ ਜੋ ਗੁਰੂ ਮਹਾਰਾਜ ਦਾ ਸ਼ਾਂਤ ਸਰੂਪ ਹੈ, ਸਰੀਰ ਨੂੰ ਵੇਖ ਨਹੀਂ ਰਿਹਾ, ਇਹਨੂੰ ਦਿਸ ਨਹੀਂ ਰਿਹਾ ਹੈ। ਆਏ ਵੇਈ ਤਟ ਹੇਰਤ ਬਾਰ ਕੋ, ਇਸ ਤਰ੍ਹਾਂ ਕਹਿੰਦੇ ਵੇਈ ਨਦੀ ਦੇ ਕਿਨਾਰੇ ਆ ਕੇ ਪਾਣੀ ਨੂੰ ਵੇਖ ਰਹੇ ਹੈ। ਖੋਜਤ ਹੈ ਨਾ ਲਹਿ ਸੁਖ ਹੀਰਾ, ਲੱਭ ਰਿਹਾ ਟੁੱਟ ਰਿਹਾ, ਜੋ ਸੁਖਾਂ ਦਾ ਹੀਰਾ ਉਹਨੂੰ ਪ੍ਰਾਪਤ ਨਹੀਂ ਕਰ ਰਹੇ ਹਨ। ਜਾਂ ਬਿਦ ਖੋਜਤ ਵਾਰ ਤੇ ਪਾਰ ਤੇ, ਇਸ ਤਰ੍ਹਾਂ ਕਹਿੰਦੇ ਕਿਤੇ ਉਰਲੇ ਪਾਸੇ ਤੋਂ ਟੁੰਡਦੇ, ਕਿਤੇ ਪਾਰਲੇ ਪਾਸੇ ਜਾ ਕੇ ਲੱਭਦੇ ਟੁੰਡਦੇ ਹਨ। ਹਾਰ ਪਰੇ ਨਹ ਵਾਰ ਤੇ ਪਾਇਓ, ਕਹਿੰਦੇ ਹੰਭ ਪਏ ਆ ਪਾਣੀ ਵਿੱਚੋਂ, ਗੁਰੂ ਨਾਨਕ ਸਾਹਿਬ ਜੀ ਪਾਏ ਨਹੀਂ ਆ, ਲੱਭੇ ਨਹੀਂ। ਗੁੰਮ ਭਇਓ ਧਰਨੀ ਕੇ ਧਸਿਓ, ਜਾਂ ਵੀ ਗੁੰਮੀ ਹੋ ਗਏ ਆ ਮਹਾਰਾਜ, ਧਰਤੀ ਵਿੱਚ ਹੀ ਕਹਿੰਦੇ ਧਸ ਗਏ, ਵੜ ਗਏ। ਤੁਰ ਕੈਸੇ ਗਯੋ ਨਹ ਨੈਣ ਲਿਖਾਇਓ, ਨੇਤਰਾਂ ਵਿੱਚ ਜਾਣਿਆ ਦੇਖਿਆ ਨਹੀਂ ਜਾਂਦਾ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਲੁਕ ਛਿਪ ਗਏ। ਸ੍ਰੀ ਗੁਰ ਕੀਰਤ ਸਾਗਰ ਸੀ, ਜੋ ਗੁਰੂ ਨਾਨਕ ਸਾਹਿਬ ਦੀ ਮਹਿਮਾ ਵਡਿਆਈ, ਉਹ ਤਾਂ ਸਮੁੰਦਰ ਵਰਗੀ ਹੈ। ਮਤ ਮਾਨਵ ਕੀ ਤਟ ਪੈ ਅਬ ਲਾਇਓ, ਮਨੁੱਖਾਂ ਦੀ ਮਤ ਅਕਲ ਬੁੱਧ ਹੈ, ਉਹ ਕਹਿੰਦੇ ਤਨਾਰੇ ਉੱਪਰ ਖੜੋਤੀ ਜਿਵੇਂ ਕਮਜ਼ੋਰ ਜੀ ਇਸਤਰੀ ਖੜੋਤੀ ਹੋਵੇ। ਕਿਉਂ ਤੇ ਥਾਹ ਲਖੈ ਬਿਨ ਥਾਹੇ, ਕਹਿੰਦੇ ਉਹ ਕਿਉਂ ਜਿਹੜੇ ਬਿਨਾਂ ਥਾਹ ਤੋਂ, ਉਹਨਾਂ ਦਾ ਥਾਹ ਕਿਵੇਂ ਜਾਣੇ ਬੁੱਧੀ। ਖਰੀ ਸੁਖ ਚਾਹੇ ਨਾ ਕੋ ਬਿਦ ਆਇਓ, ਲੋਕਾਂ ਦੀ ਬੁੱਧੀ ਰੂਪੀ ਜਿਹੜੀ ਇਸਤਰੀ ਹੈ, ਕਹਿੰਦੇ ਖੜੋਤੀ ਸੁਖ ਚ ਰਹੀ ਹੈ, ਨਾ ਕੋ ਵਧਿਆਈ, ਕੋਈ ਵਿਧੀ ਨਹੀਂ ਫੁਰ ਰਹੀ, ਕੋਈ ਔੜ ਨਹੀਂ ਰਿਹਾ ਮਨ ਵਿੱਚ ਵੀ, ਕੀ ਕਰੀਏ ਹੁਣ। ਸਰਤਾ ਸਭ ਖੋਜ ਫਿਰੇ ਤਿਹ ਰੋਜ, ਉਸ ਦਿਨ ਸਾਰਾ ਹੀ ਦਿਹਾੜੀ ਕਹਿੰਦੇ ਨਦੀ ਨੂੰ ਢੂੰਡਦੇ ਫਿਰਦੇ ਰਹੇ ਇਧਰ ਉਧਰ, ਨਾ ਜਾਣਤ ਕੋ ਜੋ ਕਹਾਂ ਗਤ ਕੀਨੀ, ਜਾਣਦੇ ਨਹੀਂ ਹੈ ਵੀ ਕੀ ਹੈ, ਮਹਾਰਾਜ ਨੇ ਗਤੀ ਜੀ ਕੀਤੀ ਹੈ, ਕਿਧਰ ਨੂੰ ਚਲੇ ਗਏ ਹਨ। ਤਿਸ ਮਾਦ ਹਿਰਦੈ ਪਛਤਾਏ ਪਏ, ਸਾਰੇ ਹਿਰਦੇ ਵਿੱਚ ਚਰਜ ਹੋ ਰਹੇ ਹੈ ਤੇ ਬਹੁਤ ਪਛਤਾਉਂਦੇ ਹੈ। ਕੁਨ ਆਦਿ ਦਾਸ ਕੋ ਬਾਤ ਬੁਝੀਨੀ, ਇਹ ਜਿਹੜਾ ਭਗੀਰਥ ਦਾਸ ਨੂੰ ਪਹਿਲਾਂ ਦੀ ਗੱਲ ਜੀ ਪੁੱਛੀ ਹੈ ਵੀ ਜਦੋਂ ਮਹਾਰਾਜ ਗਏ ਸੀ ਉਦੋਂ ਕੀ ਤੂੰ ਵੀ ਦੇਖਿਆ ਸੀ। ਮਮ ਆਗਰ ਨੈਨਨ ਨਾਨ ਬਰੇ, ਭਗੀਰਥ ਕਹਿਣ ਲੱਗਾ ਵੀ ਮੇਰੇ ਨੇਤਰਾਂ ਦੇ ਸਾਹਮਣੇ ਦੇਖਦਿਆਂ ਦੇਖਦਿਆਂ ਮਾਰਾ ਕੱਪੜੇ ਜੇ ਲਾ ਕੇ ਇਸ਼ਨਾਨ ਲਈ ਇਹਦੇ ਵਿੱਚ ਬੜੇ ਸੀ। ਨਿਕਸੇ ਨਾ ਤਟੰਗ ਟੁਬਕੀ ਇੱਕ ਲੀਨੀ, ਇੱਕੋ ਵਾਰੀ ਮਾਰੇ ਨੇ ਟੁੱਬੀ ਮਾਰੀ ਸੀ, ਮੁੜ ਕੇ ਨੀ ਬਾਹਰ ਨਿਕਲੇ ਕਿਨਾਰੇ ਤੇ। ਬਹੁ ਬਾਰ ਨਿਹਾਰ ਕੇ ਬਾਰ ਤਬੈ, ਬਹੁਤ ਵਾਰੀ ਕਹਿੰਦੇ ਉਹ ਪਾਣੀ ਨੂੰ ਦੇਖਿਆ। ਬਿਨ ਬਾਰ ਨਿਬਾਬ ਕੋ ਮੈਂ ਸੁਦ ਦੀਨੀ, ਦੇਰੀ ਤੋਂ ਫਿਰ ਮੈਂ ਨਵਾਬ ਨੂੰ ਆ ਕੇ ਖਬਰ ਸਾਰ ਦੇ ਦਿੱਤੀ ਗੁਰੂ ਨਾਨਕ ਸਾਹਿਬ ਦੀ। ਔਰ ਭੂਰ ਬਸੂਰਤ ਦੌਲਤ ਖਾਂ, ਸੁਣ ਕੇ ਫਕੀਰ ਤੋਂ ਜਿਹੜਾ ਦੌਲਤ ਖਾਂ ਹਿਰਦੇ ਵਿੱਚ ਬੜਾ ਝੂਰਦਾ ਹੈ। ਸਹਿ ਸ਼ੋਕ ਹੋਇਆ ਲੋਕਾਂ ਸੋ ਬਚ ਪ੍ਰਾਹੀ, ਸ਼ੋਕ ਦੇ ਸਹਿਤ ਹੋ ਕੇ ਜਿਹੜੇ ਲੋਕ ਉਹਨਾਂ ਦੇ ਨਾਲ ਬਚਨ ਕਹਿੰਦਾ ਆ। ਬਹੁ ਨੇਕ ਵਿਵੇਕੀ ਅਨੇਕ ਗੁਨਾਹ ਕਰ, ਜਿਹੜਾ ਮੋਦੀ ਸੀ ਬੜਾ ਨੇਕ ਸੁਭਾਅ ਵਾਲਾ ਸੀ, ਬੜਾ ਵਿਵੇਕੀ ਗਿਆਨਵਾਨ ਸੀ, ਅਨੇਕਾਂ ਗੁਣਾਂ ਦੀ ਖਾਨ ਸੀ ਉਹ। ਔਗਨ ਏਕ ਬਿਲੋਕਨ ਨਾਹੀ, ਮੋਦੀ ਖਾਨ ਮੋਦੀ ਵਿੱਚ ਕਹਿੰਦੇ ਇੱਕ ਵੀ ਔਗਣ ਨਹੀਂ ਸੀ ਵੇਖਣ ਨੂੰ ਮਿਲਦਾ। ਤਨ ਸੁੰਦਰ ਕੋਮਲ ਤਾਜਨ ਮੰਦਰ, ਜਿਹੜਾ ਸੁਰੀ ਸੀ ਬੜਾ ਸੁੰਦਰ ਸੀ, ਕੋਮਲਤਾ ਤਾਂ ਜਾਣੀਓ ਘਰ ਹੀ ਸਨ ਮੰਦਰ ਹੀ ਸਨ। ਸੰਦਲ ਸੀ ਸਿਫਤੀ ਜਿਸ ਆਹੀ, ਦੀ ਕਹਿੰਦੇ ਜਿਹੜੀ ਸਿਵਰਸ ਲਾਗਾ ਬਾਵਨ ਚੰਦਨ ਦੀ ਸੁਗੰਧੀ ਵਰਗੀ ਸੀ। ਨਹ ਹਾਥ ਲੱਗੈ ਮੁਝ ਜਾਂ ਸਮ ਮੋਦੀ ਕੋ, ਇਹੋ ਜਿਹਾ ਗੁਰੂ ਨਾਨਕ ਵਰਗਾ ਜਿਹੜਾ ਮੋਦੀ ਮੇਰੇ ਮੁਣ ਕੇ ਹੱਥ ਵਿੱਚ ਨਹੀਂ ਲੱਗੇਗਾ, ਮੈਨੂੰ ਨਹੀਂ ਮਿਲੇਗਾ। ਕੋ ਕਾਰ ਭਲੀ ਬਿਦ ਕੀਨ ਨਿਵਾਹੀ, ਸਮ ਮੋਦੀ ਕੋ ਤੇ ਵਿਸਰਾਮ, ਕਾਰ ਭਲੀ ਬਿਰਕੀਨ, ਉਸ ਮੋਦੀ ਨੇ ਮੇਰੀ ਜਿਹੜੀ ਕਾਰ ਹੈ ਬੜੇ ਚੰਗੇ ਤਰੀਕੇ ਨਾਲ ਲਵਾਈ, ਵਧੀਆ ਹੱਟ ਚ ਲਾਈ ਹੈ। ਦੁਖ ਦਾਰਨ ਮੈਂ ਅਤ ਆਰਤ ਚਿਤ, ਕਹਿੰਦੇ ਮੈਨੂੰ ਬੜਾ ਭਾਰੀ ਭਿਆਨਕ ਦੁੱਖ ਆਵਿਆ, ਮੈਂ ਚਿਤ ਵਿੱਚ ਬੜਾ ਦੁਖੀ ਹੋ ਰਿਹਾ ਹਾਂ। ਜੈ ਰਾਮ ਮਨੋ ਬਿਤ ਸੂਮ ਗਵਾਏ, ਜੈ ਰਾਮ ਦੀ ਉਹ ਹਾਲਤ ਹੋਈ ਹੈ ਜਿਵੇਂ ਸੂਮ ਦਾ ਕੋਈ ਧਨ ਗੁਆਚ ਜੇ। ਧਰ ਮੂਰਤ ਜਉ ਕਰ ਨਾਰਸ ਝੂਰਤ, ਜਿਵੇਂ ਕੰਡੇ ਕਰ ਨਾਰਾਸੀ ਮੂਰਤ ਜੈ ਰਾਮ ਦੀ ਧਾਰ ਕੇ ਝੂਰ ਰਿਹਾ ਹੋਵੇ। ਅੰਬੁਕ ਅੰਬੁਜ ਮੈਂ ਅੰਬ ਛਾਏ, ਜਿਹੜੇ ਅੰਬਕੀ ਅੱਖਾਂ ਕਵਲ ਵਰਗੀਆਂ ਉਹਨਾਂ ਵਿੱਚ ਅੰਬਕੀ ਪਾਣੀ ਭਰਿਆ ਹੋਇਆ ਜੈ ਰਾਮ ਦੇ। ਧੁਨ ਸੀਸ ਕਹੀ ਜਗਦੀਸ਼ਵਰ ਕਿਆ ਬਿਦ, ਸਿਰਜਾ ਹਿਲਾ ਕੇ ਜੈ ਰਾਮ ਕਹਿੰਦਾ ਜਗਤ ਦੇ ਮਾਲਕ ਨੇ ਆ ਕੀ ਕਰ ਦਿੱਤੀ ਗੱਲ ਜੀ। ਮੋਹਿਨ ਦੀਸਤ ਕੋਏ ਉਪਾਏ, ਮੈਨੂੰ ਜੈ ਰਾਮ ਨੂੰ ਕੋਈ ਉਪਰਾਲਾ ਹੀਲਾ ਨਹੀਂ ਦਿਸਦਾ ਸੁਝਦਾ ਹੈ। ਚੱਲ ਈਖਦ ਜੇਸਟ ਬਾਸਰ ਬਾਸਰ ਮਾਹੇ, ਜੀ ਕਹਿੰਦੇ ਜਿਵੇਂ ਜੇਠ ਦੇ ਮਹੀਨੇ ਦੇ ਵਿੱਚ ਪਾਣੀ ਥੋੜਾ ਜਿਹਾ ਹੋ ਜਾਵੇ। ਵਿਸਾਰਨ ਕੀ ਬਿਦ ਜਿਉਂ ਦੁੱਖ ਪਾਏ, ਵਿਸਾਰਨ ਜਿਵੇਂ ਮੱਛੀ ਕਹਿੰਦੇ ਦੁੱਖ ਪਾਉਂਦੀ, ਇਸ ਤਰ੍ਹਾਂ ਦੀ ਵਿਧੀ ਜੈ ਰਾਮ ਦੀ ਮੱਛੀ ਵਾਂਗੂ ਤੜਫ ਰਿਹਾ ਦੁੱਖ ਪਾ ਰਿਹਾ ਹੈ। ਕੋਕਨ ਕੋਕ ਕਿਲਾਜਲ ਪੁੰਜ, ਜਾਂ ਜਿਹੜੇ ਚੱਕਵੀ ਤੇ ਚੱਕਵੇ ਹਨ, ਕਿਲਾਲ ਜਿਹੜਾ ਕਵਲ ਬਹੁਤੇ, ਦਿਵਾਕਰ ਕੇ ਬਿਨ ਜਿਉਂ ਅਕਲਾਏ, ਸੂਰਜ ਚੜ੍ਹੇ ਤੋਂ ਬਗੈਰ ਸਾਰੇ ਘਬਰਾ ਜਾਂਦੇ, ਵਿਆਕਲ ਹੋ ਜਾਂਦੇ ਆ। ਜੈ ਰਾਮ ਤੇ ਬਾਕੀ ਦਾਸ ਵਿਆਕਲ ਘਬਰਾਏ ਪਏ। ਕਾਨਨ ਕੈਰਵ ਕੋਕ ਕਦੰਬ, ਜਿਵੇਂ ਕਹਿੰਦੇ ਕਵੀਆਂ ਦਾ ਕੰਨ ਬਗੀਚਾ, ਹੋਰ ਜਿਹੜੇ ਸਮੂਹ ਜਿਹੜੇ ਚੱਕਵੇ ਹਨ, ਕਲਾ ਨਿਧਹੀਨ ਕਹਾਂ ਬੇਹਸਾਏ, ਜਿਹੜਾ ਚੰਦਮਾ ਤੋਂ ਬਗੈਰ ਕਹਿੰਦੇ ਕਿੱਥੇ ਉਹ ਸਾਰੇ ਬੇਸਾ ਕੇ ਕਰ ਸਕਦੇ, ਇਸ ਤਰ੍ਹਾਂ ਦੀ ਹਾਲਤ ਹੋ ਰਹੀ ਸਭ ਦੀ। ਤੋਕ ਕੇਕ ਜੇ ਭੇਕ ਅਨੇਕ, ਇਸ ਤਰ੍ਹਾਂ ਜਿਹੜੇ ਤੋਕ ਪਪੀਹੇ ਅਨਕੇਕ ਮੋਰ ਹਨ, ਭੇਕ ਡੱਡੂ ਅਨੇਕਾਂ ਹਨ। ਬਲਾਹਕ ਕੇ ਬਿਨ ਨਾ ਹਰ ਖਾਏ, ਬਲਾਹਕੀ ਬੱਦਰ ਤੋਂ ਬਗੈਰ ਜਿਵੇਂ ਖੁਸ਼ ਨੀ ਨਾ ਹੁੰਦੇ, ਇਸ ਤਰ੍ਹਾਂ ਕਹਿੰਦੇ ਸਾਰਿਆਂ ਦੇ ਅੰਦਰ ਗਮੀ ਛਾਈ ਹੋਈ ਹੈ। ਸ੍ਰੀ ਗੁਰ ਕੀ ਕਤ ਐਸ ਬਿਲੋਕ ਕੈ, ਮਹਾਰਾਜ ਦੀ ਇਸ ਤਰ੍ਹਾਂ ਦੀ ਕਹਿੰਦੇ ਹਾਲਤ ਜੀ ਵੇਖ ਕਰਕੇ, ਹੋਤ ਜ ਪ੍ਰੀਤਮ ਤਿਉਂ ਦੁੱਖ ਪਾਏ, ਜਿਹੜੇ ਉਸ ਵੇਲੇ ਮਹਾਰਾਜ ਦੇ ਪ੍ਰੀਤਮ ਹੈ ਸੀ, ਉਹ ਪ੍ਰੀਤਮਾ ਵਾਂਗੂ ਦੁੱਖ ਤਿਵੇਂ ਦੁੱਖ ਪਾ ਰਹੇ। ਨਾਨਕੀ ਏਕ ਰਹੀ ਉਰ ਮੈਂ ਥਿਰ, ਇੱਧਰ ਜਿਹੜੀ ਮਹਾਰਾਜ ਦੀ ਵੱਡੀ ਭੈਣ ਆ, ਉਸਦੇ ਵਿੱਚ ਐਨ ਕਾਇਮ ਰਹੀ, ਉਹਦਾ ਰਿਦਾ ਨੀ ਘਬਰਾਇਆ ਹੈ। ਔਰਨ ਕੀ ਸਾਰ ਨਾ ਪਰਮਾਈ, ਹੋਰ ਸਾਰੇ ਭਰਮ ਬਹਿ ਪੜ ਗਏ, ਨੀ ਕੋਈ ਭਰਮੀ। ਸੋਦਰ ਈਸ਼ਰ ਕੋ ਅਵਤਾਰ, ਜਾਣਦੀ ਆ ਵੀ ਮੇਰਾ ਜਿਹੜਾ ਭਰਾ ਗੁਰੂ ਨਾਨਕ ਸਾਹਿਬ ਤਾਂ ਪਰਮੇਸ਼ਰ ਦਾ ਅਵਤਾਰ ਹੈ। ਕਰਾ ਨਰ ਖੇਲ ਅਪੇਲ ਸਦਾਈ, ਤਾਂ ਪੁਰਸ਼ਾਂ ਦੀਆਂ ਖੇਲਾਂ ਕਰਦਾ, ਪੁਰਸ਼ਾਂ ਵਾਂਗ ਖੇਲਾਂ ਕ੍ਰੀੜਾ ਕਰਦਾ, ਹਮੇਸ਼ਾ ਅਪੇਲ ਹੈ, ਥੱਕਿਆ ਨਹੀਂ ਜਾਂਦਾ, ਅਟਲ ਰਹਿਣ ਵਾਲਾ ਹੈ। ਕੰਤਕ ਸੰਗ ਗਿਰਾ ਉਚਰੀ, ਉਸ ਵੇਲੇ ਆਪਣੇ ਮਾਲਕ ਜੈ ਰਾਮ ਦੇ ਸਾਥ ਹੀ ਨਾਨਕੀ ਜੀ ਨੇ ਬਚਨ ਕਿਹਾ। ਉਰ ਧੀਰ ਧਰੋ ਤਜ ਆਤੁਰ ਤਾਈ, ਵਿਆਕੁਲ ਤਾਈ ਜੀ ਛੱਡ ਕੇ ਪਤੀ ਤੂੰ ਹਿਰਦੇ ਵਿੱਚ ਧੀਰ ਜਤਾਰ, ਬਾਸੁਰ ਨਾ ਹੈ ਜਥਾ ਗ੍ਰਸ ਰਾਹੋ, ਜਿਵੇਂ ਕਹਿੰਦੇ ਸੂਰਜ ਨੇ ਗ੍ਰਾਹੂ ਰਾਹੂ ਨੂੰ ਗ੍ਰਸ ਲਿਆ ਹੋਵੇ, ਫੜ ਲਿਆ ਹੋਵੇ। ਤਥਾ ਵਿਦ ਆਹ ਹੋਵੇ ਵਿਦ ਤਾਈ, ਇਸ ਤਰ੍ਹਾਂ ਦੀ ਗੱਲ ਜੀ ਦਿਸਦੀ ਹੈ। ਕਹਿੰਦੇ ਜਿਵੇਂ ਉਹ ਕੁਛ ਸਮਾਂ ਸੂਰਜ ਜਾਂ ਲੁਕ ਜਾਂਦਾ, ਫਿਰ ਪ੍ਰਗਟ ਹੋ ਜਾਂਦਾ, ਚੜ੍ਹ ਜਾਂਦਾ ਹੈ, ਇਵੇਂ ਗੁਰੂ ਮਹਾਰਾਜ ਨੇ ਕੁਛ ਸਮੇਂ ਜੇ ਅਲੋਪ ਹੋਇਆ ਲੁਕੇ, ਉਹਨਾਂ ਨੇ ਪ੍ਰਗਟ ਹੋ ਜਾਣਾ, ਨਿਕਲ ਆਉਣਾ। ਸੁਨ ਕਾਨ ਜੈ ਰਾਮ ਭਨੇ ਬਚਨ, ਆਪਣੀ ਪਤਨੀ ਨਾਨਕੀ ਤੋਂ ਕੰਨਾਂ ਵਿੱਚ ਸੁਣ ਕੇ ਜੈ ਰਾਮ ਨੇ ਫਿਰ ਬਚਨ ਕਹੇ। ਜਲ ਜਾਤ ਬਿਲੋਚਨ ਤੇ ਜਲ ਜਾਤਾ, ਹਾਂ ਜਿਹਦੇ ਕਵਲ ਵਰਗੇ ਨੇਤਰਾਂ ਤੋਂ ਕਹਿੰਦੇ ਪਾਣੀ ਬੜਾ ਜਾ ਰਿਹਾ ਹੈ। ਬਹੁ ਜਾਰ ਪਸਾਰ ਕਬਾਰ ਨਿਹਾਰ, ਪਤਨੀ ਕੀ ਆਖਾਂ, ਬਹੁਤ ਸਾਰਾ ਜਾਲ ਫੈਲਾ ਕੇ ਤੇ ਬਹੁਤ ਵਾਰੀ ਪਾਣੀ ਦੇਖਿਆ ਹੈ। ਕੇਵਟ ਬੀਜ ਬਰੇ ਮਿਲ ਬਾਤਾ, ਇੰਨੇ ਮਲਾਹ ਸੀ ਇੱਕ ਗੱਲ ਬਾਤ ਕਰਕੇ ਐ ਪਾਣੀ ਵਿੱਚ ਬੜੇ ਸੀ। ਚੱਖ ਕਸ਼ਪ ਬ੍ਰਿੰਦ ਫਸੇ ਨਿਕਸੇ, ਉਹ ਜਾਲ ਦੇ ਵਿੱਚ ਮੱਛ ਕੱਛੂ ਬਹੁਤ ਹੀ ਫਸੇ ਹੋਏ ਬਾਹਰ ਨਿਕਲੇ ਆਏ। ਸਭ ਖੋਜ ਥਕੇ ਨਹਿ ਪਾਵਤ ਗਿਆਤਾ, ਮਲਾਹ ਕਹਿੰਦੇ ਥਾ ਖੋਜ ਕੇ ਲੱਭ ਕੇ ਥੱਕਿਆ, ਪਰ ਗੁਰੂ ਨਾਨਕ ਸਾਹਿਬ ਜੀ ਕੋਈ ਗਿਆਤ ਨਹੀਂ, ਸਮਝ ਨਹੀਂ, ਖਬਰ ਨਹੀਂ ਪਾ ਰਹੇ। ਨ੍ਰਿਪਤਾਦ ਨਿਰਾਸ਼ ਫਿਰੇ ਪਛਤਾਏ, ਨਵਾਬ ਤੋਂ ਲੈ ਕੇ ਜਿੰਨੇ ਹੋਰ ਲੋਕ ਹੈ ਸਾਰੇ ਨਿਰਾਸੇ ਹੋ ਕੇ ਪਛਤਾਉਂਦੇ ਮੁੜੇ ਆਏ। ਉਪਾਏ ਕੀਏ ਬਹੁ ਸੋ ਨ ਅਗਾਤਾ, ਉਪਰਾਲੇ ਹੀਲੇ ਕੀਤੇ ਉਹਨਾਂ ਨੂੰ ਲੱਭਣ ਵਾਸਤੇ, ਪਰ ਗੁਰੂ ਨਾਨਕ ਸਾਹਿਬ ਲਗਾਤਾ ਕੀ ਲੱਭਿਆ ਨੀ, ਪ੍ਰਾਪਤ ਨਹੀਂ ਹੋਇਆ। ਰੋਦਨ ਕੀਨ ਸੁਲੱਖਣ ਤਾਸ਼ਨ, ਉਸ ਸਮੇਂ ਸੁਲੱਖਣੀ ਨੇ ਸੁਣ ਕੇ ਰੋਣਾ ਸ਼ੁਰੂ ਕਰ ਦਿੱਤਾ। ਦੀਨ ਗਯੋ ਘਰ ਮੇ ਪਰਮਾਤਾ, ਹੇ ਮਾਲਕ ਤੂੰ ਮੈਨੂੰ ਬਹੁਤ ਦੁਖੀ ਕਰ ਗਿਆ ਹੈ। ਪੰਕਤ ਤੇ ਬਿਸ਼ਰੀ ਨਿਜ ਜਾਓ, ਜਿਵੇਂ ਕਹਿੰਦੇ ਕੂੰਜ ਆਪਣੀ ਡਾਲ ਤੋਂ ਵਿਛੜ ਜਾਵੇ। ਕੁਰ ਲਾਵਤ ਕੂੰਜ ਭਇਓ ਦੁਖ ਭਾਰਾ, ਕੂੰਜ ਕਰਲਾਉਂਦੀ ਹੋਈ ਡਾਲ ਤੋਂ ਵਿਛੇ ਭਾਰੀ ਦੁੱਖ ਦੇ ਨਾਲ ਸੁਲੱਖਣੀ ਕਹਿੰਦੇ ਕੁਰਲਾ ਰਹੀ ਹੈ। ਕੇਸ ਉਘਾਰਤ ਤਾੜਤ ਹੈ ਔਰ, ਇਸ ਤਰ੍ਹਾਂ ਕੇਸਾਂ ਨੂੰ ਪੁੱਟ ਰਹੀ ਹੈ, ਛਾਤੀ ਨੂੰ ਤਾੜੀ ਹੱਥ ਮਾਰ ਰਹੀ ਹੈ। ਭੂਖਣ ਡਾਰਤ ਹਾਥ ਹਾਰ ਉਤਾਰਾ, ਲੈਣੇ ਦੇ ਲਾ ਲਾ ਕੇ ਸਿਰ ਦੀ ਹਾਰ ਜਾ ਵੀ ਲਾ ਦਿੱਤਾ ਪਰੇ। ਲੋਚਨ ਤੇ ਜਲ ਧਾਰ ਛੁਟੇ, ਨੇਤਰਾਂ ਤੋਂ ਜਲਦੀਆਂ ਧਾਰਾਂ ਛੁੱਟ ਰਹੀਆਂ ਵਿਚਾਰੀ ਦੇ। ਸਭ ਚੀਰ ਭਿਗੇ ਤਨ ਕੀ ਨਾ ਸੰਭਾਰਾ, ਧਰਵਾਂ ਨਾਲ ਕੱਪੜੇ ਜੇ ਭਿਗੇ, ਸਰੀਰ ਨੂੰ ਕੋਈ ਸੰਭਾਲ ਨੀ, ਹੋਸ਼ ਹੀ ਨਹੀਂ। ਹੇ ਪਤ ਤੋਂ ਬਿਨ ਭੌਣ ਨਸੂ ਭਾਸੂ, ਇਸ ਤਰ੍ਹਾਂ ਬਿਰਲਾਪ ਜਾ ਕਰਦੀ ਕਹਿੰਦੇ ਹੇ ਪਤੀ ਗੁਰੂ ਨਾਨਕ, ਤੁਹਾਡੇ ਬਗੈਰ ਤਾਂ ਜਿਹੜਾ ਇਹ ਕਾਰਜ ਸੁੰਨਾ ਹੋ ਗਿਆ। ਸੁਦਾਨ ਕਥਾਨ ਉਦਾਸ ਲੱਗਾ ਹੈ, ਜਿੱਥੇ ਹੱਟ ਉੱਪਰ ਬੈਠ ਕੇ ਤੁਸੀਂ ਦਾਨ ਦਿੰਦੇ ਹੁੰਦੇ ਸੀ, ਉਹ ਥਾਂ ਵੀ ਹੱਟ ਵਾਲਾ ਬੜਾ ਉਦਾਸ ਜਿਹਾ ਲੱਗ ਰਿਹਾ, ਸੁੰਨਾ ਲੱਗ ਰਿਹਾ ਹੈ। ਕੌਣ ਸੁਦੇ ਇਨਕੋ ਤ੍ਰਿਪਤਾਵ ਹੈ, ਗਰੀਬ ਲੋਕ ਆ ਕੇ ਤੁਹਾਡੇ ਕੋਲੇ ਮੰਗਦੇ ਹੁੰਦੇ ਸੀ ਛੱਡਦੇ, ਇਹਨਾਂ ਨੂੰ ਕੌਣ ਹੁਣ ਦੇ ਕੇ ਤ੍ਰਿਪਤਾਵੇਗਾ। ਆਨ ਭਿਖਾਰੀ ਕੋ ਬ੍ਰਿੰਦ ਮੰਗਾ ਹੈ, ਬਹੁਤੇ ਭਿਖਾਰੀ ਆ ਕੇ ਤੁਹਾਡੇ ਮੰਗਤ ਨੂੰ ਦੁਕਾਨ ਤੇ ਮੰਗਦੇ ਸੀ, ਹੁਣ ਕੌਣ ਉਹਨਾਂ ਨੂੰ ਦੇਗਾ ਸਭ ਕੁਛ। ਆਪ ਕਹਾਂ ਗਏ ਦੀਏ ਬਿਨਾ ਸੁਦ, ਮੈਨੂੰ ਖਬਰ ਸਾਰ ਦਿੱਤੇ ਬਗੈਰ ਆਪ ਕਿੱਥੇ ਚਲੇ ਗਏ ਮਾਲਕ। ਮ੍ਰਿਤੂ ਕੋ ਹੇਤ ਨਾ ਕੋ ਉਪਜੈ ਹੈ, ਆਪ ਅਜੇ ਤਾਂ ਨੌਜਵਾਨ ਸੀ, ਮੌਤ ਦਾ ਕਾਰਨ ਤਾਂ ਕੋਈ ਪੈਦਾ ਨੀ, ਕੋਈ ਧੌਲੇ ਨੀ ਆਏ, ਕੋਈ ਰੋਗ ਨੀ ਹੁਲ ਗਿਆ ਸੀ। ਬਾਰਿਕ ਤਾਤ ਆਧਾਰ ਨਾ ਕੋ ਨਮ ਕੋ ਮੈਂ, ਸ੍ਰੀ ਚੰਦ ਦੇ ਪੁੱਤਰ ਦੇ ਬਾਲਕ ਦੇ ਪਿਓ, ਮੇਰਾ ਵੀ ਕੋਈ ਹੁਣ ਸਹਾਰਾ ਨੀ। ਸ਼ੋਕ ਜਗੇ ਔਰ ਧੀਰ ਭਗੈ ਹੈ, ਤੁਹਾਨੂੰ ਗਿਆ ਸ਼ੋਕ ਜਾਗ ਰਿਹਾ ਹਿਰਦੇ ਵਿੱਚ, ਮੇਰੀ ਧੀਰ ਦੌੜ ਰਹੀ ਹੈ ਜਾ ਰਹੀ ਹੈ। ਯਾਮਿਦ ਸ਼ੋਕ ਗਿਰਾ ਬਹੁ ਭਾਂਤਨ, ਇਸ ਤਰ੍ਹਾਂ ਦੀ ਕਹਿੰਦੇ ਸ਼ੋਕ ਕਰਦੀ ਬਹੁਤ ਤਰ੍ਹਾਂ ਦੀ ਗੱਲਬਾਤ ਕਹਿ ਰਹੀ ਸੁਲੱਖਣੀ। ਬੋਲਤ ਹੈ ਬਿਰਲਾਪ ਪੁਕਾਰਾ, ਕਹਿੰਦੇ ਪੁਕਾਰਦੀ ਹੈ ਨਾਲੇ ਬਿਰਲਾਪ ਕਰਦੀ ਹੋਈ। ਬਾਮ ਫੁਰੈ ਅੰਗ ਸੂਚਕ ਹੋਇਆ ਸ਼ੁਭ, ਕਹਿੰਦੇ ਖੰਬਾ ਜਿਹੜਾ ਅੰਗ ਹੈ ਫੁਰ ਰਿਹਾ ਤੇ ਉਹ ਚੰਗੇ ਚੰਗ ਪੁਣੇ ਨੂੰ ਜਣਾਉਣ ਵਾਲਾ ਵੀ ਠੀਕ ਠਾਕ ਹੈ ਸਭ ਕੁਝ। ਇਸਤਰੀ ਦਾ ਕਹਿੰਦੇ ਖੰਬਾ ਅੰਗ ਫੁਰੇ ਉਹਨੂੰ ਚੰਗਾ ਜਾਣਿਆ ਜਾਂਦਾ ਹੈ। ਉਹ ਕਵੀ ਸੰਤੋਖ ਸਿੰਘ ਜੀ ਸਗਨ ਸ਼ਾਸਤਰ ਪੜ੍ਹੇ ਸਨ, ਇਸ ਕਰਕੇ ਵਿੱਚ ਹੀ ਉਹ ਜਣਾ ਰਹੇ ਆ ਆਪਣੀ ਵਿਦਵਤਾ ਵੀ। ਉਹ ਮਾਤਾ ਸੁਲੱਖਣੀ ਦਾ ਜਿਹੜਾ ਸੱਜਾ ਅੰਗ ਹੈ ਉਹ ਫੁਰ ਰਿਹਾ, ਬਾਰ ਬਾਰ ਹਿੱਲ ਰਿਹਾ, ਉਹ ਚੰਗਾ ਜਣਾ ਰਿਹਾ ਹੈ। ਕਾਰਨ ਕੌਣ ਆਏ ਵਿਚਾਰ, ਵਿਚਾਰ ਵਿੱਚ ਨਹੀਂ, ਸਮਝ ਵਿੱਚ ਨਹੀਂ ਹੈ ਵੀ ਇਹ ਕਾਰਨ ਕੌਣ ਹੈ, ਕੀ ਕਾਰਨ ਹੈ, ਇੱਕ ਵਾਂਗ ਫਰਿਆ ਏ ਚੰਗਾ ਸਗਨ ਹੋ ਰਿਹਾ ਹੈ। ਲੋਕ ਬਿਲੋਕ ਆਏ ਸਭ ਹੀ ਜਲ ਬਾਕੀ ਜਿੰਨੇ ਲੋਕ ਵੇਖ ਕੇ ਸਾਰੇ ਵਾਪਸ ਆ ਗਏ। ਜਲ ਡੂਬ ਗਯੋ ਨਹ ਦੇਹ ਨਿਹਾਰ, ਮੇਰੇ ਮਾਲਕ ਤਾਂ ਪਾਣੀ ਵਿੱਚ ਉੱਡ ਗਏ ਹੈ, ਕਿਸੇ ਨੇ ਸਰੀਰ ਦੇਖਿਆ ਨੀ ਬਾਹਰ ਆਇਆ। ਹੋਵਤ ਸੌਣ ਭਲੇ ਸੁਖ ਭਾਉਣ, ਇੱਧਰ ਸੁਖਾਂ ਦੇ ਘਰ ਵਾਲੇ ਸਤਿਗੁਰੂ ਦੇ ਕਹਿੰਦੇ ਬੜੇ ਚੰਗੇ ਸਗਨ ਮੈਨੂੰ ਹੋ ਰਹੇ ਆ, ਖੱਬੇ ਅੰਗ ਪਰਖ ਰਹੇ। ਕਰੇ ਅਬ ਕੌਣ ਸੰਦੇਹ ਨਿਵਾਰ, ਜਿਹੜਾ ਕਹਿੰਦੇ ਚੰਗੇ ਸਗਨ ਫਰ ਰਹੇ ਅੰਗ ਫਰ ਰਹੇ ਸੰਸਾ ਹੋ ਰਿਹਾ ਨੂੰ ਕੌਣ ਕੋਈ ਹੁਣ ਦੂਰ ਕਰੇ। ਸ਼ੋਕ ਕਿਸ਼ੋਰ ਸੁਣਿਓ ਚਾਹੂ ਔਰ ਤੇ, ਸ਼ੋਕ ਦਾ ਜਿਹੜਾ ਰੋੜਾ ਰੱਪਾ ਜਦੋਂ ਚਾਰ ਛਪੇਰੇ ਤੋਂ ਸੁਣਿਆ ਗਿਆ। ਧੀਰਜ ਸ਼ੋਰ ਦਇਓ ਭਰ ਛਾਤੀ, ਸਾਰਿਆਂ ਦੀਆਂ ਛਾਤੀਆਂ ਭਰ ਰਹੀਆਂ, ਧੀਰੇ ਸਭ ਨੇ ਛੱਡ ਦਿੱਤੇ। ਨਾਨਕੀ ਹੇਰ ਦਸ਼ਾ ਸਭ ਕੀ, ਇੱਧਰ ਨਾਨਕੀ ਜੈ ਰਾਮ ਦੀ ਸੁਲੱਖਣੀ ਦੀ ਹੋਰ ਦਾਸਾਂ ਦੀ ਕਹਿੰਦੇ ਹਾਲਤ ਜੀ ਦੇਖ ਕੇ, ਉਤੇ ਦਾਸੀ ਉਦਾਸ ਜਿਆਨ ਸੰਗਾਤੀ, ਜਿਹੜੇ ਦਾਸ ਦਾਸੀਆਂ ਹੋਰ ਕਹਿੰਦੇ ਉੱਥੇ ਸੰਗੀ ਸਾਥੀ ਸੀ, ਸਭ ਨੂੰ ਦੇਖਿਆ ਵੀ ਰੋ ਰਹੇ ਸ਼ੋਕ ਕਰ ਰਹੇ। ਕੰਤ ਪਿਤਾਪ ਨਕੰਤ ਬਸੂਰਤ, ਆਪਣਾ ਕੰਧ ਮਾਲਕ ਜੈ ਰਾਮ ਦਾ ਪਿਤਾ ਪਰਮਾਨੰਦ, ਆਪਣਾ ਜਿਹੜਾ ਕੰਤ ਜੈ ਰਾਮ ਵੀ ਝੂਰ ਰਿਹਾ ਹੈ। ਸੋਦਰ ਕੀ ਤਰਨੀ ਵਿਲ ਲਾਤੀ, ਇਸੇ ਤਰ੍ਹਾਂ ਭਰਾ ਦੀ ਜਿਹੜੀ ਘਰਵਾਲੀ ਸੁਲੱਖਣੀ ਉਹ ਵੀ ਬਿਰਲਾਪ ਕਰ ਰਹੀ ਦੇਖੀ ਇਸ ਨੇ। ਬਾਹੇ ਗਹੇ ਸੋ ਪ੍ਰਬੋਧਿਤ ਪੀ, ਕਹਿੰਦੇ ਸਾਰਿਆਂ ਦੀ ਬਾਹ ਪੜ ਪੜ ਕੇ ਨਾਨਕੀ ਉਹਨਾਂ ਨੂੰ ਸਮਝਾਉਂਦੀ ਬੁਝਾਉਂਦੀ ਹੈ। ਸੁਮਤੇ ਤਜ ਸ਼ੋਕ ਸੁਣੋ ਮਮ ਬਾਤੀ, ਪਹਿਲਾਂ ਸੁਲੱਖਣੀ ਨੂੰ ਕਹਿੰਦੀ ਹੈ ਸ੍ਰੇਸ਼ਟ ਮਤ ਵਾਲੀ ਸੁਣ ਸ਼ੋਕ ਛੱਡ ਤੇ ਮੇਰੀ ਗੱਲ ਧਿਆਨ ਨਾਲ ਸੁਣ ਲੈ। ਗਰਭਵਤੀ ਤੁਝ ਦੇਹ ਹੈ, ਕਿਉਂਕਿ ਤੇਰਾ ਜਿਹੜਾ ਸਰੀਰ ਹੈ ਤੇਰੇ ਪੇਟ ਦੇ ਵਿੱਚ ਬੱਚਾ ਹੈ, ਤੂੰ ਗਰਭ ਵਾਲੀ ਹੈ। ਬਹੁ ਸੰਕਟ ਦੇਣ ਨ ਯੋਗ ਲਖੀਜੈ, ਇਸ ਕਰਕੇ ਸਰੀਰ ਨੂੰ ਬਹੁਤਾ ਦੁੱਖ ਦੇਣਾ ਤੇਰੇ ਲਈ ਯੋਗ ਨਹੀਂ ਹੈ, ਜਾਣ ਲਾ। ਭੇਦ ਕਛੂ ਨਹਿ ਜਾਣਤ ਤਾਂ ਹੈ ਕੋ, ਕਿਉਂਕਿ ਜਿਹੜੇ ਗੁਰੂ ਨਾਨਕ ਸਾਹਿਬ ਜੀ ਤੇਰੇ ਮਾਲਕ ਹੈ ਉਹਨਾਂ ਦਾ ਤੂੰ ਭੇਦ ਨਹੀਂ ਥੋੜਾ ਬਹੁਤਾ ਜਾਣਦੀ। ਬਾਦ ਹੀ ਸ਼ੋਕ ਚਿੰਤ ਕਰੀ ਜੈ, ਕਹਿੰਦੇ ਵਿਅਰਥੀ ਤੂੰ ਸ਼ੋਕ ਜੀ ਤੇ ਚਿੰਤਾ ਕਰੀ ਜਾਨੀ ਹੈ। ਤੋ ਪਤ ਆਏ ਮਿਲੈ ਨਿਸ਼ਚੈ ਕਰ, ਤੂੰ ਕਹਿੰਦੇ ਮੇਰੀ ਗੱਲ ਤੇ ਯਕੀਨ ਕਰ ਲਾ, ਤੇਰਾ ਪਤੀ ਕੁਝ ਸਮੇਂ ਤੋਂ ਤੈਨੂੰ ਆ ਮਿਲੇਗਾ। ਸਿੱਖਿਆ ਮੇਰੀ ਹਿਰਦੈ ਦ੍ਰਿੜ ਲੀਜੈ, ਮੇਰੀ ਜਿਹੜੀ ਸਿੱਖਿਆ ਹਿਰਦੇ ਵਿੱਚ ਪੱਕੀ ਕਰ ਲਾ ਵੀ ਉਹਨੇ ਕਿਧਰੇ ਨੀ ਜਾਣਾ, ਆ ਮਿਲਣਾ। ਤੀਨ ਦਿਨਾਂ ਲੱਗ ਹੈ ਸੁਕੁਮਾਰ, ਹੇ ਕੁਮਾਰ ਅਵਸਥਾ ਵਾਲੀ ਤਿੰਨ ਕੁ ਦਿਨ ਤੱਕ ਕਹਿੰਦੇ ਤੂੰ ਉਡੀਕ ਕਰ ਲਾ ਉਹਨਾਂ ਦੀ। ਉਤਾਰਨ ਹਾਰ ਸ਼ਿੰਗਾਰ ਮਨੀਜੈ, ਗੱਲ ਕਹੀ ਹੋਈ ਮਨ ਲਾਇਆ ਸ਼ਿੰਗਾਰ ਤੇ ਹਾਰ ਜੇ ਲਾ ਕੇ ਨਾ ਤੂੰ ਸਿੱਟੇ ਪਾ ਲਾ ਸਜਾ ਲਾ। ਹੇਤ ਸਮੇਤ ਕਸੀਖ ਸੁਦੇਤ ਹੈ, ਇਸ ਤਰ੍ਹਾਂ ਕਹਿੰਦੇ ਪ੍ਰੇਮ ਦੇ ਸਮੇਤ ਇਸ ਨਾਨਕੀ ਸਿੱਖਿਆ ਦਿੰਦੀ ਹੈ। ਨਾਨਕੀ ਹੇਰ ਸਭੈ ਪਰਵਾਰ, ਨਾਨਕੀ ਜੀ ਵੇਖ ਵੇਖ ਕੇ ਸਾਰੇ ਪਰਿਵਾਰ ਨੂੰ, ਕੇਚ ਕੇ ਤਿਤ ਕਾਲ ਸੁਣੈ ਚੁੱਪ ਹੋਇਆ ਕਰ, ਕੁਝ ਕੁ ਸਮਾਂ ਜਾ ਚੁੱਪ ਹੋ ਕੇ ਦੀ ਗੱਲ ਜੀ ਧਿਆਨ ਦੇ ਕੇ ਸੁਣਦੇ ਸਾਰੇ ਜੀ। ਜੇ ਬਚਨਾ ਹਿਤ ਕੇ ਸੁਖ ਕਾਰੂ, ਜਿਹੜੇ ਦੇ ਬਚਨ ਬੜੇ ਹਿਤ ਦੇ ਸੁਖ ਵਾਲੇ ਹਨ। ਮੂਰਤ ਫੇਰ ਸਲੋਨੀ ਚਿਤਾਰਕ, ਗੁਰੂ ਮਹਾਰਾਜ ਦੀ ਸ਼ਕਲ ਸੋਹਣੀ ਹੈ ਉਹਨੂੰ ਕਹਿੰਦੇ ਯਾਦ ਆ ਜਾਂਦੀ ਹੈ ਫਿਰ ਚੇਤੇ ਕਰਕੇ। ਸ਼ੋਰ ਉੱਠੈ ਇੱਕ ਵਾਰ ਖਬਾਰੂ, ਕਹਿੰਦੇ ਸ਼ੋਰ ਸ਼ਰਾਬਾ ਉੱਠ ਇੱਕੋ ਵਾਰੀ ਖਰਬਲਾਹਟ ਪੈ ਜਾਂਦੀ ਹੈ। ਜੋਪੁਰ ਮੈਂ ਸੁਣਿਆ ਸ਼੍ਰੋਣ ਵਿਖੇ, ਜਿਹੜਾ ਵੀ ਸੁਲਤਾਨਪੁਰ ਦੇ ਵਿੱਚ ਕੰਨਾਂ ਵਿੱਚ ਸੁਣ ਲੈਂਦਾ, ਸੋ ਰੋਏ ਉੱਠੈ ਗੁਣ ਭਾਖ ਅਚਾਰੂ, ਉਸੇ ਵੇਲੇ ਰੋ ਉੱਠਦਾ ਹੈ ਮਹਾਰਾਜ ਦੇ ਗੁਣਾਂ ਨੂੰ ਕਹਿੰਦਾ ਤੇ ਗੁਰੂ ਮਹਾਰਾਜ ਦੇ ਚੰਗੇ ਕਰਤੱਬਾਂ ਨੂੰ ਕਹਿਣ ਲੱਗ ਪੈਂਦਾ। ਕੇ ਉਕਮੀਤ ਹੁਤੇ ਸੋ ਰੋਤ ਹੈ, ਜਿਹੜੇ ਸੁਲਤਾਨਪੁਰ ਦੇ ਵਿੱਚ ਮਹਾਰਾਜ ਦੇ ਮਿੱਤਰ ਦੋਸਤ ਮਹਾਵੀਰ ਹੋ ਰਹੇ ਹਨ। ਆਪਨ ਪੈ ਮਿਲ ਬੈਸਤ ਬ੍ਰਿੰਦਾ। ਜਿੱਥੇ ਮਹਾਰਾਜ ਦੀ ਦੁਕਾਨ ਜੀ ਸੀ ਉੱਥੇ ਆ ਕੇ ਬਹੁਤੇ ਇਕੱਠਿਆਂ ਹੋ ਕੇ ਬੈਠਦੇ ਤੇ ਰੋਂਦੇ ਹਨ। ਕੂਕ ਆਨ ਆਵਾਸ ਬਿਖੈ ਕਹੇ, ਇਹ ਜਿਹੜੇ ਆਪ ਆਪਣੇ ਘਰਾਂ ਦੇ ਵਿੱਚ ਆ ਕੇ ਬੈਨ ਜਰਾਮ ਸੁਭਾਤ ਮੰਦਾ। ਜੈ ਰਾਮ ਸੁਭਾਤ ਮੰਦਾ, ਜੈ ਰਾਮ ਨੂੰ ਆ ਕੇ ਕਹਿੰਦੇ ਵੀ ਬਹੁਤ ਮਾੜਾ ਕੰਮ ਹੋਇਆ, ਕੈਸੇ ਅਚਾਨਕ ਰੀਤ ਬਣੀ। ਬਈ ਜੈ ਰਾਮਾ ਦੱਸ, ਗੁਰੂ ਨਾਨਕ ਦੇ ਡੁੱਬਣ ਦੀ ਕਿਵੇਂ ਅਚਨ ਰੀਤੀ ਜੀ ਬਣ ਗਈ? ਰੋਜ਼ ਨਹਾਉਣ ਜਾਂਦੇ ਸੀ ਉਹ। ਇਸ਼ਨਾਨ ਕਰੈ ਨਿਤ ਬੇਦਨ ਇੰਦਾ। ਸਾਡੇ ਬੇਦੀਆਂ ਦੀ ਬੰਸ ਦੇ ਚੰਦਰਮਾ ਵਰਗੇ ਆ, ਹਮੇਸ਼ਾ ਇਸ਼ਨਾਨ ਕਰਦੇ ਸੀ। ਆਹ ਗੱਲ ਕਿਵੇਂ ਬਣ ਗਈ ਬਈ? ਦੇਹ ਬਹੋਰਨ ਹੱਥ ਲੱਗੀ। ਇੱਕ ਵਾਰੀ ਗਿਆਨ ਟੁੱਬੀ ਮਾਰਿਆ, ਮੁੜ ਕੇ ਹੱਥ ਵਿੱਚ ਸਰੀਰ ਹੀ ਨੀ ਲੱਗਿਆ ਮਿਲਿਆ। ਬਹੁ ਕੀਨ ਉਪਾਏ ਹਠਾਂਡ ਨਰਿੰਦਾ। ਸੁਣਿਆ ਵੀ ਨਦੌਲਤ ਖਾਂ ਰਾਜੇ ਨੇ ਵੀ ਖੜਿਆ ਹੋ ਕੇ ਨਦੀ ਦੇ ਬੜੇ ਉਪਰਾਲੇ ਹੀਲੇ ਕੀਤੇ। ਦੋਹਰਾ ਅਸ ਪ੍ਰਕਾਰ ਸਭ ਮਾਨ ਕੈ, ਇਸ ਤਰ੍ਹਾਂ ਕਹਿੰਦੇ ਸਾਰਿਆਂ ਨੇ ਮੰਨ ਕੇ। ਅਚਰਜ ਉਰ ਨਾਰ ਨਾਰ, ਇਸਤਰੀ ਪੁਰਸ਼ ਹੈ ਸਾਰਿਆਂ ਦੇ ਵਿੱਚ ਚਰਿਤਾ ਹੈ। ਕੋਈ ਸੁਜਸ ਉਚਾਰ ਹੀ, ਕੋਈ ਤਾਂ ਗੁਰੂ ਨਾਨਕ ਸਾਹਿਬ ਦਾ ਸ੍ਰੇਸ਼ਟ ਜਸ ਕਹਿੰਦਾ। ਕੋਈ ਨਿੰਦਹ ਗਵਾਰ, ਜਿਹੜੇ ਗਵਾਰ ਸਮਝ ਹੈ ਕੋਈ ਉਹ ਨਿੰਦਦੇ ਵੀ ਹਨ। ਸਵਈਆ ਪੁਰ ਰੌਰ ਭਰਾ ਬਿਸਮਾਦ ਹਿਰਦੈ, ਇਸ ਤਰ੍ਹਾਂ ਸੁਲਤਾਨ ਵਿੱਚ ਰੌਲਾ ਪੈ ਗਿਆ, ਹਿਰਦਿਆਂ ਵਿੱਚ ਸਾਰੇ ਚਰਜ ਹੋ ਰਹੇ। ਤਨ ਖੋਜ ਰਹੇ ਕਿਤ ਹਾਥ ਨ ਆਇਓ, ਗੁਰੂ ਨਾਨਕ ਸਾਹਿਬ ਦਾ ਬੀਂਗ ਵਿੱਚ ਸੀ ਲਵਰੇ ਕਿਤੋਂ ਪਾਇਆ ਨੀ ਹੈ। ਨਰ ਨਿੰਦਕ ਜੇ ਨਹ ਬਿੰਦਕ ਬੇਦ, ਜਿਹੜੇ ਨਿੰਦਕ ਲੋਕ ਹੈ ਮਹਾਰਾਜ ਦੇ ਭੇਦ ਨੂੰ ਨਹੀਂ ਜਾਣਦੇ ਸੀ। ਤਿੰਦਕ ਮੋਹ ਜਿਨੈ ਗਰਸਾਇਓ, ਇਹਨਾਂ ਨੂੰ ਮੋਹ ਰੂਪੀ ਤੰਦੂਏ ਨੇ ਕਹਿੰਦੇ ਫੜਿਆ ਹੋਇਆ ਸੀ। ਮੁਖ ਬੈਨ ਅਲਾਏ ਸੁਨਾਏ ਕਹੈ, ਉਹ ਜਿਹੜੇ ਨਿੰਦਕ ਮੁਖੋਂ ਬਚਨ ਜਾ ਕਹਿ ਕਿਉਂ ਸੁਣਾਉਂਦੇ ਹੈ। ਸੋ ਗਵਾਏ ਬਿਤੰਗ ਬਹੁਰ ਪਛਤਾਇਓ, ਕਹਿੰਦੇ ਗੱਲ ਤਾਂ ਇਹ ਹੈ ਬਹੁਤਾ ਜਿਹੜਾ ਤੁਹਾਨੂੰ ਨੇ ਗਵਾ ਦਿੱਤਾ ਫਿਰ ਪਛਤਾਇਆ ਗੁਰੂ ਨਾਨਕ ਮੋਦੀ। ਜਲ ਡੂਬ ਗਯੋ ਨਿਜ ਪ੍ਰਾਨ ਹਯੋ, ਇਸੇ ਕਰਕੇ ਬੇਈ ਨਦੀ ਦੇ ਪਾਣੀ ਵਿੱਚ ਡੁੱਬ ਗਿਆ, ਉਹਨੇ ਪ੍ਰਾਣੇ ਆਪਣੇ ਨਾਸ ਕਰ ਲਏ ਡੁੱਬ ਕੇ। ਨਾ ਕਲੇਸ਼ ਪਯੋ ਮਨ ਇਉ ਸਮਝਾਇਓ, ਕਿਉਂਕਿ ਉਹਨੇ ਆਪਣੇ ਮਨ ਨੂੰ ਸਮਝਾਇਆ ਵੀ ਪਾਣੀ ਵੀ ਡੁੱਬ ਜੇ ਆਪਾਂ ਫਿਰ ਉਹਨੂੰ ਕੁਛ ਕਲੇਸ਼ ਨੀ, ਕੋਈ ਝਗੜਾ ਨੀ ਪਊਗਾ। ਟੋਟਾ ਵੱਡੋ ਪਿਖਰਾ ਟਹਿ ਕੇ ਡਰ, ਕਿਉਂਕਿ ਉਹਨੂੰ ਘਾਟਾ ਪੈ ਗਿਆ ਹੈ ਇਸ ਕਰਕੇ ਨਵਾਬ ਦਾ ਡਰ ਹੋਇਆ ਹੈ। ਨਾ ਹੈ ਟਿਕਿਓ ਟੁਕ ਟੂਕ ਕਰੀ ਕਰਤ, ਇਸੇ ਕਰਕੇ ਕਹਿੰਦੇ ਟਿਕ ਨੀ ਸਕਿਆ ਹੈ। ਤੇ ਜਿੰਨੀ ਕੁ ਲੋਕਾਂ ਦੀ ਪਰਿਵਾਰ ਦੀ ਰੀਤੀ ਸੀ ਉਹਨੇ ਕਹਿੰਦੇ ਟੁੱਕ ਕੇ ਟੋਟੇ ਟੋਟੇ ਕਰ ਦਿੱਤੀ। ਟੋਰ ਫਿਰੇ ਤੱਟ ਔ ਘਾਟ ਘਾਟ, ਕਹਿੰਦੇ ਉਹਨੂੰ ਸਾਰੇ ਜਿਹੜੇ ਘਾਟ ਹੈ ਘਾਟ ਪੱਤਣ ਪੁੱਤ ਉਹਨਾਂ ਕਹਿੰਦੇ ਟੋਲਦੇ ਫਿਰਦੇ। ਗਯੋ ਕਿਤ ਬਾਟ ਨ ਜਾਣਤ ਕੋ ਗਤ, ਕਹਿੰਦੇ ਕੋਈ ਇਹ ਜਾਣਦੇ ਹੀ ਨਹੀਂ ਹੈ ਵੀ ਹਾਲਤ ਨੂੰ ਵੀ ਕਿਹੜੇ ਰਸਤੇ ਚੱਲਿਆ ਗਿਆ ਗੁਰੂ ਨਾਨਕ ਡੁੱਬ ਕੇ। ਕੋਟ ਗਟੀ ਚੜ ਹੈ ਹੱਟ ਹੈ, ਰੋੜਾਂ ਤਰ੍ਹਾਂ ਦੀਆਂ ਗਿਣਤੀਆਂ ਚੜ੍ਹਦੀਆਂ ਮਨ ਵਿੱਚ ਤੇ ਮੁੜਦੀਆਂ ਉਹ ਵਾਪਸ ਆਉਂਦੀਆਂ ਹਨ। ਘਟ ਕਾਨ ਜੈ ਰਾਮ ਸੁਨੇ ਬੱਤੀਆਂ ਇਤ, ਇੱਧਰ ਕਹਿੰਦੇ ਜਿਹੜਾ ਜੈ ਰਾਮ ਹੈ ਆਪਣੇ ਦਿਲ ਵਿੱਚ ਤੇ ਕੰਨ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਸੁਣਦਾ ਹੈ ਨਿੰਦਕਾਂ ਦੀਆਂ। ਮਾਨੋ ਹਕਾਵ ਮੈਂ ਲਾਉਣ ਲਗਾਏ ਲਗਾ, ਮਾਨੋ ਜਿਹੜੇ ਨਿੰਦਕੇ ਇਹੋ ਜਿਹੀਆਂ ਗੱਲਾਂ ਕਰਦੇ ਆ ਨਾ, ਇਹ ਤਾਂ ਜਿਵੇਂ ਜ਼ਖਮ ਕਿਸੇ ਦੇ ਫੱਟ ਲੱਗਿਆ ਉਹਦੇ ਤੇ ਕੋਈ ਲੂਣ ਲਾਵੇ ਲੂਣ ਪਾਵੇ, ਉਹ ਲੂਣ ਵਰਗੀਆਂ ਗੱਲਾਂ ਲੱਗਦੀਆਂ। ਜੈ ਰਾਮ ਸੀਸ ਧੁਨੈ ਚਿਤ ਖੇਦ ਭਯੋ ਅਤ, ਵਿਚਾਰਾ ਸਿਰ ਹਲਾਉਂਦਾ ਹੈ ਜੈ ਰਾਮ, ਚਿਤ ਵਿੱਚ ਉਹਦੇ ਬੜਾ ਦੁੱਖ ਹੋ ਰਿਹਾ ਹੈ। ਰੋਜ ਫਕੀਰਨ ਕੋ ਜੋ ਖਵਾਵਤ, ਕਹਿੰਦੇ ਜਿਹੜਾ ਵੀ ਗੁਰੂ ਨਾਨਕ ਸਾਹਿਬ ਰੋਜ ਫਕੀਰਾਂ ਨੂੰ ਐਵੇਂ ਖੁਆਈ ਪਿਆਈ ਜਾਂਦਾ ਸੀ। ਆਵਤ ਨਾ ਹੈ ਰਸਾਇਣ ਕਾਈ, ਉਹਦੇ ਕੋਲ ਭਲਾ ਕੋਈ ਪਾਰਾ ਮਾਰ ਕੇ ਰਸਾਇਣ ਥੋੜੋ ਹੀ ਸੋਨਾ ਥੋੜੋ ਬਣਾ ਕੇ ਵੇਚ ਲੈਂਦਾ ਸੀ। ਭੈਣ ਕਰਿਓ ਭਵਦਾਨੀ ਭਇਓ, ਕਹਿੰਦੇ ਉਹਨੇ ਨੇ ਕੋਈ ਡਰ ਨਹੀਂ ਕੀਤਾ ਹੈ। ਐਵੇਂ ਸੰਸਾਰ ਦੇ ਵਿੱਚ ਧਨੀ ਵੱਡਾ ਹੋ ਗਿਆ, ਧਨ ਭੂਪਤ ਭਾਰੀ ਜਿਉ ਭੂਰ ਲੁਟਾਈ। ਰਾਜੇ ਦਾ ਭਾਰੀ ਧਨ ਸੀ, ਐਵੇਂ ਕਹਿੰਦੇ ਬਹੁਤਾ ਉਹਨੇ ਲੁਟਾ ਪਟੁੱਟਾ। ਗੁਰੂ ਨਾਨਕ ਰਾਮ ਕੋ ਰਾਜ ਨ ਕਾਜ ਵਿਆਜ ਕੋ। ਕੋਲੇ ਕੋਈ ਪਿੰਡ ਦਾ ਰਾਜ ਥੋੜੋ ਸੀ, ਹੋਰ ਵਿਆਜ ਦਾ ਕੰਮ ਵਿਆਜੂ ਤੇ ਥੋੜੋ ਚੱਲਦੇ ਸੀ ਰੁਪਈਏ। ਆਜ ਪਿਖੀ ਇਸ ਕੀ ਪ੍ਰਭਤਾਈ। ਅਜੋ ਗੁਰੂ ਨਾਨਕ ਮੋਦੀ ਦੀ ਆ ਵਡਿਆਈ ਦੇਖ ਲਈਏ, ਡੁੱਬ ਕੇ ਮਰ ਗਿਆ। ਆਨੰਦ ਨਿੰਦ ਬਖੈ ਬਿਨ ਬ੍ਰਿੰਦ। ਕਹਿੰਦੇ ਜਿੰਨੇ ਨਿੰਦਕ ਆਪਣੇ ਮੂੰਹ ਤੋਂ ਬਿਨਾਂ ਜਾਣੇ ਤੋਂ ਬਕੀ ਜਾਂਦੇ ਮੁੱਖ ਤੋਂ। ਮੁਕੰਦ ਕੋ ਭੇਦ ਲਖਿਓ ਨਹਿ ਜਾਈ। ਮੁਕਤੀ ਦਾਤੇ ਦਾ ਕਿਸੇ ਨਿੰਦਕ ਤੋਂ ਭੇਦ ਨਹੀਂ ਜਾਣਿਆ ਜਾ ਰਿਹਾ। ਦੋਹਰਾ ਨਗਰ ਨਰਨ ਪਰਵਾਰ ਪੁਨ। ਨਗਰ ਦੇ ਲੋਕ ਹੋਰ ਪਰਿਵਾਰ ਦੇ ਜੀ ਪੁਨ। ਸਭ ਕੀ ਦਸ਼ਾ ਵਿਚਾਰ। ਸਾਰਿਆਂ ਦੀ ਹਾਲਤ ਜੀ ਵਿਚਾਰ ਕੇ। ਦੁਤੀਏ ਰੈਨ ਮਹਿ ਨਾਨਕੀ। ਜਦੋਂ ਦੂਜੀ ਰਾਤ ਹੋ ਗਈ ਨਾ, ਉਸ ਵੇਲੇ ਨਾਨਕੀ ਜੀ ਨੇ ਧਰਿਓ ਧਿਆਨ ਸੁਖ ਸਾਰ। ਜਿਹੜਾ ਸੁਰਖ ਸ੍ਰੇਸ਼ਟ ਸੁਖ ਦੇਣ ਵਾਲਾ ਗੁਰੂ ਨਾਨਕ ਸਾਹਿਬ, ਉਹਨਾਂ ਦਾ ਧਿਆਨ ਧਰਿਆ ਹੈ। ਸਵਈਆ ਹੈ ਜਗ ਬੰਦ ਪ੍ਰਭੂ ਸੁਖ ਕੰਦ। ਕਹਿਣ ਲੱਗੀ ਹੈ ਸੰਸਾਰ ਦੇ ਨਮਸਕਾਰ ਕਰਨ ਯੋਗ ਹੈ ਪਰਮੇਸ਼ਰ, ਸੁਖਾਂ ਦੇ ਮਾਲਕ ਬੱਦਲ। ਕੰਦ ਆਨੰਦ ਕੋ ਦਾਸਨ ਦਾਨੀ। ਮੁਕਤੀ ਦਾਤੇ ਦਾਸਾਂ ਨੂੰ ਆਨੰਦ ਦਾ ਦਾਨ ਦੇਣ ਵਾਲੇ। ਸ੍ਰੀ ਕਰਤਾਰ ਮੁਗਾਰ ਅਰਾ ਅਗਾਰ। ਸੁਭਾ ਵਾਲੇ ਕਰਤਾਰ ਮੁਰਾਦਕ ਦੰਤਾਂ ਨੂੰ ਮਾਰ ਪਾਪਿਆਂ ਦੇ ਬੈਰੀ। ਲਇਓ ਅਵਤਾਰ ਸੁਮੈ ਮਨ ਮਾਨੀ। ਮਨ ਦੇ ਵਿੱਚ ਮਾਨੀ ਮੰਨੀ ਆ ਵੀ ਉਸ ਵਾਹਿਗੁਰੂ ਨੇ ਮੇਰੇ ਭਰਾ ਗੁਰੂ ਨਾਨਕ ਦਾ ਅਵਤਾਰ ਲਿਆ। ਜੇ ਸ਼ਰਧਾ ਮਮ ਸਾਚ ਹਿਰਦੇ ਮਹਿ। ਪਰਮੇਸ਼ਰ ਅਜੇ ਇਸ ਤਰ੍ਹਾਂ ਮੇਰੇ ਹਿਰਦੇ ਵਿੱਚ ਸੱਚੀ ਸੁੱਚੀ ਸ਼ਰਧਾ ਹੈ। ਤੋ ਪ੍ਰਗਟੋ ਪ੍ਰਭਾਤ ਮਹਾਨੀ। ਮਹਾਰਾਜ ਸਵੇਰੇ ਚੜ੍ਹਦੇ ਬਸ ਤੁਸੀਂ ਪ੍ਰਗਟ ਹੋ ਜਾਵੋ। ਸ਼ੋਕ ਹਰੋ ਨਿਜ ਲੋਕਨ ਕੋ। ਆਪਣੇ ਲੋਕਾਂ ਦੇ ਜਿਹੜੇ ਸ਼ੋਕ ਹੈ ਸਾਰੇ ਨਾਸ ਕਰ ਦਿਓ। ਸਹਿ ਸ਼ੋਕ ਕਰੋ ਜਿਉ ਮੂਢ ਗੁਮਾਨੀ। ਜਿਹੜੇ ਮੂਰਖ ਗੁਮਾਨੀ ਨਿੰਦੇ ਵਖਦੇ ਸਾਰਿਆਂ ਨੂੰ ਸ਼ੋਕ ਸਹਿਤ ਕਰ ਦਿਓ। ਦੀਨ ਦਿਆਲ ਸਦਾ ਅਰ ਕਾਲ। ਗੁਰੂ ਨਾਨਕ ਸਾਹਿਬ ਪਰਮੇਸ਼ਰ ਤੁਸੀਂ ਤਾਂ ਦੀਨਾਂ ਤੇ ਦਿਆਲ ਬੈਰੀਆਂ ਨੂੰ ਨਾਸ ਕਰਨ ਵਾਲੇ ਹੋ। ਸਭਾ ਤੇ ਵਿਸਾਲ ਬਹੀਨ ਕਲੰਕਾ। ਸਾਰਿਆਂ ਤੋਂ ਵੱਡੇ ਹੋ, ਕਲੰਕਾਂ ਤੋਂ ਬਿਨਾਂ ਹੋ। ਹੇ ਜਨ ਲਾਲ ਪਖੰਡਨ ਸਾਲ। ਦਾਸਾਂ ਦੇ ਪਿਆਰੇ ਪਖੰਡੀਆਂ ਨੂੰ ਦੁੱਖ ਦੇਣ ਵਾਲੇ। ਹਰੈ ਜਮ ਜਾਲ ਕਲਾਲ ਅਤੰਕਾ। ਜਿਹੜਾ ਜਮ ਦਾ ਜਾਲ ਨਾਲ ਕਰਨ ਵਾਲੇ ਆ, ਭਿਆਨਕ ਜਿਹੜਾ ਡਰ ਹੈ ਉਹ ਵੀ ਨਾਸ ਕਰਨ ਵਾਲੇ। ਜੇ ਕਲ ਕਾਲ ਕੁਚਾਲ ਮਹਾ। ਜਿਹੜਾ ਕਲਯੁਗ ਦੇ ਸਮੇਂ ਵਿੱਚ ਬੜੀ ਭੈੜੀ ਚਾਲ ਹੈ। ਅਗ ਜਾਲ ਭਏ ਨਰ ਹੋਏ ਮਤ ਰੰਕਾ। ਲੋਕ ਪਾਪੀ ਹੋ ਗਏ, ਬੁੱਧੀ ਕਰਕੇ ਤਾਂ ਕੰਗਾਲ ਹੋ ਗਏ। ਸੋ ਉਬਾਰਨ ਕਾਰਨ ਰਾਵਰ। ਲੋਕਾਂ ਨੂੰ ਬਚਾਉਣ ਵਾਸਤੇ ਆਪ ਜੀ ਦਾ ਕਾਇਆ ਧਰੀ ਮੁਖ ਚਾਰ ਮਯੰਕਾਰ। ਆਪਨੇ ਦੇਹੀ ਧਾਰਨ ਕੀਤੀ ਸੀ, ਚੰਦਰਮਾ ਵਰਗਾ ਆਪਦਾ ਸੁੰਦਰ ਮੁਖ ਸੀ। ਦੋਹਰਾਸ ਪ੍ਰਕਾਰ ਤਨ ਤਜਨ ਕੋ। ਐਸੇ ਗੁਰੂ ਨਾਨਕ ਇਸ ਤਰ੍ਹਾਂ ਦਾ ਜਿਹੜਾ ਸਰੀਰ ਨੂੰ ਛੱਡ ਜਾਣਾ, ਕਿਉਂ ਤੁਮਰੋ ਬਨ ਆਏ। ਭਲਾ ਕਿਵੇਂ ਬਣਾ ਸਕਦਾ ਹੈ, ਕੈਸੇ ਅੰਤਰ ਧਿਆਨ ਭੇ। ਨਾਨਕ ਸਾਹਿਬ ਕਿਵੇਂ ਤੁਸੀਂ ਅਲੋਪ ਹੋ ਗਏ। ਆਵੋ ਦਰਸ ਦਿਖਾਏ। ਇਸ ਕਰਕੇ ਸਵੇਰ ਸਾਰੀ ਮਾਰਾ ਆਓ, ਦਰਸ਼ਨ ਦਿਖਾਓ ਸਭ ਨੂੰ। ਬਾਰਜ ਬਨ ਪਰਵਾਰ ਨਿਜ। ਤੁਹਾਡਾ ਜਿਹੜਾ ਪਰਿਵਾਰ ਆਪਣਾ ਹੈ, ਕਹਿੰਦੇ ਕਬਰ ਦਾ ਬਗੀਚਾ ਹੈ। ਸਰਬ ਗਯੋ ਕੁਮਲਾਏ। ਜਿੰਨਾ ਪਰਿਵਾਰ ਹੈ, ਜਿਵੇਂ ਕਬਰ ਦਾ ਬਗੀਚਾ, ਸੂਰਜ ਤੋਂ ਵਗੈਰਾ ਕੁਮਲਾ ਜਾਂਦਾ ਹੈ, ਕੁਮਲਾ ਗਿਆ ਤੋਂ ਬਗੈਰ। ਭੋਰ ਪ੍ਰਭਾ ਕਰ ਸੇ ਮਿਲੋ। ਤੁਸੀਂ ਮਹਾਰਾਜ ਸਵੇਰੇ ਚੜ੍ਹਦੇ ਸੂਰਜ ਵਾਂਗੂ ਇਹਨੂੰ ਮਿਲੋ ਪਰਿਵਾਰ ਨੂੰ। ਬਦਨ ਸੋ ਸਭ ਬਿਕਸਾ। ਸਾਰਿਆਂ ਦੇ ਜਿਹੜੇ ਮੁੱਖ ਹੈ ਕਬਲ ਵਾਂਗੂ ਖਿਡਾ ਦਿਓ ਜੀ। ਦੋਹਰਾ ਬੰਦ ਹੱਥ ਦੋਏ ਬੰਦ ਹੀ। ਦੋਵੇਂ ਹੱਥ ਜੋੜ ਕੇ ਮੱਥੇ ਟੇਕ ਰਹੀ। ਧਰ ਪਰ ਧਰ ਕਰ ਸੀਸ। ਧਰਤੀ ਉੱਪਰ ਸਿਰ ਰੱਖ ਰੱਖ ਕੇ। ਕਰੀ ਪ੍ਰਤੱਗਿਆ ਮੈਂ ਜੋ ਮੁਖ। ਗੁਰੂ ਨਾਨਕ ਸਾਹਿਬ ਜੋ ਮੈਂ ਮੂੰਹ ਤੋਂ ਪ੍ਰਤੱਗਿਆ ਕਰ ਲਈ ਹੈ। ਪੂਰਾ ਸ੍ਰੀ ਜਗਦੀਸ਼। ਜਗ ਦੇ ਮਾਲਕ ਤੁਸੀਂ ਕੱਲ ਸਵੇਰੇ ਉਹ ਪੂਰੀ ਕਰ ਦਿਓ। ਸਰਬ ਰੈਨ ਬਿਨ ਸੈਨ ਕੇ। ਸਾਰੀ ਰਾਤ ਜਾਤ ਬਿਨਾ ਬਰਾਜਣ ਤੋਂ ਕਹਿ ਤੋ ਸੁ ਜਸ ਕੇ ਬੈਲ ਸੇਸ਼ ਜਸ ਦੇ ਬਚਨ ਕਹਿਰ ਹੀ ਨਾਨਕੀ ਭਰਾਤ ਅਰਾਧਤ ਪ੍ਰੀਤ ਕਰ ਪ੍ਰੀਤੀ ਕਰਕੇ ਭਰਾ ਨੂੰ ਰਾਧਰੀ ਯਾਦ ਕਰ ਲਈ ਹਿਰਦੈ ਚਿਤਵ ਗੁਣ ਐਨ ਦੇ ਵਿੱਚ ਕਹਿੰਦੇ ਚਿਤਵ ਦੀ ਸੋਚਦੀ ਜੋ ਗੁਣਾਂ ਦੇ ਘਰ ਹਨ ਉਸ ਪ੍ਰਕਾਰ ਭੀਪੁਰ ਵਿਖੇ ਇਸ ਤਰ੍ਹਾਂ ਸੁਲਤਾਨਪੁਰ ਦੇ ਵਿੱਚ ਗੱਲਬਾਤ ਹੋਈ ਸੁਣ ਹੋ ਬਹੁਰ ਗੁਰ ਗਾਤ ਫਿਰ ਕਹਿੰਦੇ ਅਗਲੀ ਗੁਰੂ ਮਹਾਰਾਜ ਦੀ ਕਥਾ ਵੀ ਸੁਣ ਲੋ ਕਵ ਸੰਤੋਖ ਸਿੰਘ ਸਿਮਰ ਨਿਤ ਸੰਤੋਖ ਸਿੰਘ ਜੀ ਕਹਿੰਦੇ ਐਸੇ ਗੁਰੂ ਨਾਨਕ ਨੂੰ ਹਮੇਸ਼ਾ ਪਾਈ ਸਿਮਰੀਏ ਯਾਦ ਕਰੀਏ ਨਾਨਕੀ ਵਾਂਗ ਬੰਦੋ ਧਰ ਪਦ ਮਾਤ ਮੈਂ ਵੀ ਸਿਮਰਦਾ ਹਮੇਸ਼ਾ ਧਰਤੀ ਉੱਪਰ ਚਰਨਾਂ ਉੱਪਰ ਮੱਥਾ ਰੱਖ ਕੇ ਤੇ ਮੱਥਾ ਟੇਕਦਾ ਹਾਂ ਇਉਂ ਇੱਥੇ ਕਵੀ ਜੀ ਨੇ ਗੁਰਸਿੱਖਾਂ ਨੂੰ ਜਿਨ੍ਹਾਂ ਨੇ ਕਥਾ ਸੁਣ ਰਹੇ ਉਹਨਾਂ ਨੂੰ ਕਿਹਾ ਵੀ ਮਹਾਰਾਜ ਨੂੰ ਐਸੇ ਤੁਸੀਂ ਵੀ ਸੁਣੋ ਅਤੇ ਉਹਨਾਂ ਦੇ ਚਰਨਾਂ 'ਤੇ ਮੱਥਾ ਰੱਖ ਕੇ ਨਮਸਕਾਰ ਕਰੋ ਜਿਸ ਕਰਕੇ ਮਹਾਰਾਜ ਤੁਹਾਨੂੰ ਵੀ ਹੋਇਆ ਜਿਵੇਂ ਉਹ ਪ੍ਰਗਟ ਹੋਏ ਸੀ ਉਹ ਤੁਹਾਡੇ ਹਿਰਦੇ ਅੰਦਰ ਪ੍ਰਗਟ ਹੋ ਜਾਣ ਗੁਰੂ ਨਾਨਕ ਸਾਹਿਬ ਜੀ ਇਸ ਦੇ ਨਾਲ ਹੀ ਇਹ ਪ੍ਰਸੰਗ ਇੱਥੇ ਸਮਾਪਤ ਹੋਇਆ ਜਿਸ ਤਰ੍ਹਾਂ ਉਹ ਸੰਤ ਘਾਟ ਗੁਰਦੁਆਰਾ ਜਿੱਥੇ ਬਣਿਆ ਇੱਥੋਂ ਆਪ ਜੀ ਬਾਹਰ ਆ ਗਏ ਸੀ ਪ੍ਰਗਟ ਹੋ ਗਏ ਸਨ ਅਤੇ ਸੁਲਤਾਨਪੁਰ ਵਿੱਚ ਅਰਧਗਿਰਧ ਵਿੱਚ ਜਿਵੇਂ ਖੁਸ਼ੀ ਦੀ ਲਹਿਰ ਹਰ ਪਾਸੇ ਫੈਲ ਗਈ ਸੀ ਇਹ ਜਿਹੜਾ ਪ੍ਰਸੰਗ ਹੈ ਉਹ ਅਗੇ ਅਧਿਆਇ ਵਿੱਚ ਕਵੀ ਜੀ ਨੇ ਸੋਹਣਾ ਛੰਦਾਂ ਵਿੱਚ ਲਿਖਿਆ ਹੈ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ ਜੀ ਇਸ ਪ੍ਰਕਾਰ ਭੀਪੁਰ ਵਿਖੇ ਸੁਣ ਹੋ ਬਹੁਰ ਗੁਰ ਗਾਥ ਕਵ ਸੰਤੋਖ ਸਿੰਘ ਸਿਮਰ ਨਿਤ ਬੰਦੋ ਧਰ ਪਰ ਮਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਸਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜੰ ਕੈ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਾਂ ਦਾਸ ਰਹੁ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀਜੈ ਨਾਮ ਦਾਨ ਰੱਖੋ ਹੀ ਐ ਪਰੋਇ ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਚ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ ਹੁਣ ਠਾਕ